ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੇ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਸਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਚਿਰੰਕਾਲ ਤਾਰ ਮਨ ਸ਼ੁਸ਼ਕ ਸ੍ਰੀ ਗੁਰ ਪਗ ਜਲ ਪ੍ਰੇਮ ਸੀਚ ਭਲੇ ਕਰਕੇ ਹਰਿਓ ਕਹਾਂ ਕਥਾ ਦੇਖੇਮ ਚਿਰੰਕਾਲ ਤਾਰ ਮਨ ਸ਼ੁਸ਼ਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਬਹੁਤ ਹੀ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੁਛ ਸਮਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਤੁਰਕੀ ਬਾਣੀ ਸੱਚਕੀ ਬਾਣੀ ਦਾ ਪਾਠ ਜਾਪ ਹੋਇਆ ਹੈ, ਉਪਰੰਤ ਕੀਰਤਨ ਹੋਇਆ ਹੈ, ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਸੁਣ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਸਿੱਧਾਂ ਨਾਥਾਂ ਦਾ ਮਾਣ ਧੋਣ ਵਾਸਤੇ ਸਮੇਰ ਪਰਬਤ ਉੱਪਰ ਨੂੰ ਗਏ, ਉਹ ਪ੍ਰਸੰਗ ਚੱਲੇ ਹੋਏ ਹੈ। ਜਿਵੇਂ ਆਪ ਜੀ ਦੇ ਪਾਸ ਵਾਰੀ ਵਾਰੀ ਸਿੱਧ ਨਾਲ ਚਰਚਾ ਕਰਨ ਲਈ ਆਏ, ਜੋ ਜੋ ਕੋਈ ਸਰੀਰਕ ਗਿਆਨ ਸੰਬੰਧੀ ਵਾਕਫੀਅਤ ਲੈਣ ਵਾਸਤੇ ਪ੍ਰਸ਼ਨ ਕਰਦੇ ਰਹੇ, ਸਤਿਗੁਰੂ ਸਾਹਿਬ ਜੀ ਯਥਾਰਥ ਦਿੰਦੇ ਰਹੇ। ਉਹ ਆਪਾਂ ਕੱਲ੍ਹ ਵੀ ਪਰਸਾਂ ਵੀ ਚੌਥੇ ਵੀ ਇਹ ਸਿੱਧਾਂ ਨਾਥਾਂ ਦੇ ਪ੍ਰਸ਼ਨਾਂ ਦੇ, ਸਤਿਗੁਰੂ ਦੇ ਸਵਾਲਾਂ ਦੇ ਜਵਾਜਾਂ ਦੇ ਪ੍ਰਸੰਗ ਪੜ੍ਹਦੇ ਰਹੇ ਹਾਂ। ਵੀ ਮੰਗਲ ਨਾਥ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ, ਇਸ ਤਰ੍ਹਾਂ ਦਰਸ਼ਨ ਕਰਕੇ ਨਿਹਾਲ ਹੋਇਆ ਅਤੇ ਗੁਰੂ ਮਹਾਰਾਜ ਦੇ ਪਾਸ ਜਦੋਂ ਵਾਪਸ ਚਲਿਆ ਗਿਆ, ਮਰਦਾਨੇ ਨੇ ਪੁੱਛ ਲਿਆ ਕਿ ਮਹਾਰਾਜ ਦਾ ਸੁਭਾਅ ਬਹੁਤ ਵਧੀਆ ਸੀ, ਇਹ ਬਾਕੀ ਸਿੱਧਾਂ ਵਰਗਾ ਨਹੀਂ ਸੀ। ਗੁਰੂ ਮਹਾਰਾਜ ਕਹਿਣ ਲੱਗੇ ਤਾਂ ਗੋਰਖ ਨਾਥ ਤੋਂ ਵੀ ਮਛਿੰਦਰ ਨਾਥ ਹੋਰ ਸਾਰੇ ਸਿੱਧਾਂ ਤੋਂ ਵੀ ਮਹਾਨ ਹੈ, ਇਹਦੇ ਵਰਗਾ ਨਹੀਂ ਕੋਈ ਹੈ। ਗੁਰਦਾਨ ਕਹਿਣ ਲੱਗਿਆ ਮਹਾਰਾਜ ਵੀ ਜੇ ਗੋਰਖ ਨਾਥ ਮਛਿੰਦਰ ਨਾਥ ਤੋਂ ਮਹਾਨ ਹੈ ਫਿਰ ਇਹਨਾਂ ਨੂੰ ਗੁਰੂ ਕਿਉਂ ਧਾਰਿਆ ਉਹਨੇ, ਇਹਨਾਂ ਦੇ ਪੰਥ ਵਿੱਚ ਕਿਉਂ ਆਇਆ ਜਦੋਂ ਆਪ ਹੀ ਮਹਾਨ ਸੀ। ਗੁਰੂ ਮਹਾਰਾਜ ਕਹਿਣ ਲੱਗੇ ਪਹਿਲਾਂ ਗੋਰਖ ਨਾਥ ਹੀ ਆ ਕੇ ਇਹਨੂੰ ਮਿਲਿਆ ਸੀ, ਮਿਲਾਪ ਹੋਇਆ ਸੀ, ਜਿਸ ਕਰਕੇ ਇਹਨੇ ਗੁਰੂ ਧਾਰਨ ਕਰ ਲਿਆ ਅਤੇ ਉਪਦੇਸ਼ ਲੈ ਲਿਆ, ਕਮਾਈ ਕਰਕੇ ਸਭ ਤੋਂ ਮਹਾਨ ਬਣ ਗਿਆ ਹੈ। ਉਹ ਕੋਈ ਵੀ ਹੋ ਸਕਦਾ ਕਮਾਈ ਕਰਕੇ ਮਹਾਨ, ਇਸ ਕਰਕੇ ਜਿਹਦੀ ਜਿਸ ਦੀ ਅਵਸਥਾ ਹੈ ਮੰਗਲ ਨਾਥ ਦੀ ਹੈ ਉਹ ਇਹਨਾਂ ਦੀ ਨਹੀਂ ਹੈ, ਇਹ ਕਮਾਈ ਕਰਕੇ ਹੈ। ਇਹ ਵਾਹਿਗੁਰੂ ਵੀ ਜਿਹਦੇ ਵੇਰ ਕਰੇ, ਕਿਰਪਾ ਕਰੇ, ਬਖਸ਼ਿਸ਼ ਕਰੇ, ਉਹ ਮਹਾਨ ਬਣਾ ਦਿੰਦਾ ਹੈ। ਜਿਸ ਤਰ੍ਹਾਂ ਸਾਰੇ ਬ੍ਰਹਮ ਗਿਆਨੀ ਹੁੰਦੇ ਹਨ, ਫਿਰ ਵੀ ਉਹਨਾਂ ਬ੍ਰਹਮ ਗਿਆਨੀਆਂ ਵਿੱਚੋਂ ਇੱਕ ਬ੍ਰਹਮ ਗਿਆਨੀ ਕੋਈ ਪੂਰਨ ਹੁੰਦਾ ਹੈ, ਉਹਦੀ ਆਗਿਆ ਵਿੱਚ ਸਾਰੇ ਉਹ ਬ੍ਰਹਮ ਗਿਆਨੀ ਰਹਿੰਦੇ ਆ। ਕਿਉਂ? ਕਿਉਂਕਿ ਕਮਾਈ ਕਰਕੇ ਉਹ ਮਹਾਨ ਹੈ। ਇਸ ਤਰ੍ਹਾਂ ਹੀ ਜਿਹੜੇ ਕੋਈ ਸਾਧੂ ਸੰਤ ਦੁਨੀਆਂ ਵਿੱਚ ਉਹ ਕਮਾਈਆਂ ਭਾਵੇਂ ਸਾਰੇ ਕਰਦੇ ਹੈ, ਪਰ ਫਿਰ ਵੀ ਉੱਚੀ ਅਵਸਥਾ ਕਮਾਈ ਦੇ ਕੇ ਜਿਨ੍ਹਾਂ ਦੀ ਉਹ ਨਿਗਾਹ ਜੀ ਖੁੱਲ੍ਹੀ ਹੁੰਦੀ ਹੈ, ਉਹ ਫਿਰ ਉਹਦਾ ਸਤਿਕਾਰ ਕਰਦੇ ਹੈ ਵੀ ਇਹ ਸਾਡੇ ਨਾਲੋਂ ਅੱਗੇ ਹੈ, ਮਹਾਨ ਹੈ। ਸੋ ਇਸ ਤਰ੍ਹਾਂ ਹੀ ਵੀ ਇਹ ਜਿਹੜਾ ਮੰਗਲ ਨਾਥ ਹੈ, ਇਹ ਭਾਵੇਂ ਸਿੱਧਾਂ ਨਾਥਾਂ ਵਿੱਚ ਉਹਨਾਂ ਦੇ ਭੇਖ ਰਹੀ, ਪਰ ਇਹਨਾਂ ਤੋਂ ਕਿਤੇ ਹੀ ਮਹਾਨ ਹੈ। ਵਾਹਿਗੁਰੂ ਦੀ ਕਿਰਪਾ ਇਹਦੇ 'ਤੇ ਮਹਾਨ ਹੈ, ਕਮਾਈ ਕਰਕੇ, ਸ਼ਰਧਾ ਭਾਵਨਾ ਕਰਕੇ। ਇਸ ਤਰ੍ਹਾਂ ਦੇ ਬਚਨ ਬਿਲਾਸ ਹੋਏ। ਮਰਦਾਨੇ ਨੇ ਕਿਹਾ ਮਹਾਰਾਜ ਚੱਲੀਏ। ਗੁਰੂ ਮਹਾਰਾਜ ਕਹਿੰਦੇ ਜੇ ਕੋਈ ਕਿਸੇ ਦੌਣ ਵਾਲੇ ਹੈ ਉਹਨਾਂ ਨਾਲ ਬਚਨ ਬਿਲਾਸ ਕਰਨੇ ਹੈ, ਫਿਰ ਚੱਲਾਂਗੇ ਹੌਲੀ ਹੌਲੀ, ਧੀਰਜ ਕਰ। ਇਸ ਤਰ੍ਹਾਂ ਸੰਭੂ ਨਾਸ ਆਏ ਦੇ ਮਗਰੋਂ ਫਿਰ ਉਹਦੇ ਨਾਲ ਸਤਿਗੁਰੂ ਜੀ ਦੇ ਬਚਨ ਬਿਲਾਸ ਹੋਏ। ਜੋ ਇਹਨੇ ਸਵਾਲ ਕੀਤੇ ਉਹ ਵੀ ਮਹਾਰਾਜ ਨੇ ਯਥਾਰਥ ਉੱਤਰ ਦਿੱਤੇ, ਵਾਪਸ ਪੜਿਆ। ਉਹਦੇ ਬਾਅਦ ਫਿਰ ਗੋਰਖ ਨਾਥ ਨੇ ਜਿਹੜਾ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਸੀ ਨਾ ਭਰਤਰੀ ਦਾਨ, ਜਿਹਦੇ 'ਤੇ ਆਪ ਹੀ ਮਹਾਰਾਜ ਡੇਰੇ ਸ਼ਰਮ ਵਿੱਚ ਚਲੇ ਗਏ ਸੀ, ਸਭ ਤੋਂ ਪਹਿਲਾਂ ਮੇਰ ਦੀ ਨਿਗਾਹ ਭਰਤਰੀ ਨਾਥ 'ਤੇ ਹੀ ਹੋਈ ਸੀ। ਫਿਰ ਇਸ ਨੂੰ ਕਿਹਾ ਵੀ ਤੂੰ ਜਾ ਮਹਾਰਾਜ ਕੋਲ, ਬੇਨਤੀ ਕਰਕੇ ਇੱਥੇ ਸੁਮੇਰ ਪਰਬਤ ਸਤਿਗੁਰੂ ਨੂੰ ਲਿਆ, ਸਾਰੇ ਸਿਰ ਦਰਸ਼ਨ ਕਰ ਲੈਣ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਲੈਣ, ਮਿਲ ਜੁਲ ਲੈਣ। ਜਿਸ ਤਰ੍ਹਾਂ ਇਹ ਭਰਤਰੀ ਨਾਥ ਗੋਰਖ ਨਾਥ ਦੀ ਆਗਿਆ ਮੰਨ ਕੇ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਆਇਆ ਸੀ, ਉਹ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ, ਮਨ ਲਾ ਕੇ ਸੁਣੀਏ ਜੀ। ਚਿਰੰਕਾਲ ਤਾਰ ਮਨ ਸ਼ੁਸ਼ਕ। ਕਵੀ ਸੰਤੋਖ ਸਿੰਘ ਜੀ ਇਹ ਇਤਿਹਾਸ ਦਾ ਜਿਹੜਾ ਪ੍ਰਸੰਗ ਹੈ, ਪ੍ਰਾਰੰਭ ਕਰਨ ਤੋਂ ਪਹਿਲਾਂ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਪ੍ਰੇਮ ਹੈ, ਉਹਦੀ ਮਹਿਮਾ ਦਾ ਮੰਗਲ ਕਰ ਰਹੇ ਹਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਮੇਰਾ ਮਨ ਹੈ, ਕਹਿੰਦੇ ਬਹੁਤ ਸਮੇਂ ਦਾ ਜਿਵੇਂ ਬਿਰਸ਼ ਛੁੱਕ ਗਿਆ ਹੋਵੇ, ਇਸ ਤਰ੍ਹਾਂ ਜਿਹੜਾ ਮੇਰਾ ਮਨ ਕਹਿੰਦੇ ਸੁੱਕੇ ਦਰਖਤ ਵਰਗਾ ਸੀ ਨਾ, ਬਹੁਤ ਸਮੇਂ ਤੋਂ ਸੁੱਕਿਆ ਪਿਆ ਸੀ, ਭਾਵ ਖੁਸ਼ਕ ਹੋਇਆ, ਨਿਸ਼ਰਦਕ ਹੋਇਆ, ਬੇਮੁਖ ਹੋਇਆ ਪਿਆ ਸੀ। ਸ੍ਰੀ ਗੁਰ ਪਗ ਜਲ ਪ੍ਰੇਮ। ਕਹਿੰਦੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਜਿਹੜਾ ਪ੍ਰੇਮ ਹੈ, ਇਹ ਬਹੁਤ ਉੱਤਮ ਜਲ ਹੈ। ਸੀਚ ਭਲੇ ਕਰਕੇ ਹਰਿਓ। ਜੀ ਕਹਿੰਦੇ ਮੈਂ ਆਪਣੇ ਮਨ ਰੂਪੀ ਸੁੱਕੇ ਦਰਖਤ ਨੂੰ ਗੁਰੂ ਕੇ ਪ੍ਰੇਮ ਰੂਪੀ ਜਲ ਨੂੰ ਪਾ ਕੇ ਚੰਗੀ ਤਰ੍ਹਾਂ ਸਿੰਜ ਕੇ ਇਹਦੇ ਨਾਲ ਆਪਣੇ ਮਨ ਨੂੰ ਹਰਿਆ ਭਰਿਆ ਕਰਕੇ। ਕਹੋ ਕਥਾ ਦੇ ਖੇਮ। ਕਹਿੰਦੇ ਜਿਹੜੀ ਕਲਿਆਣ ਦੇਣ ਵਾਲੀ ਇਹ ਕਥਾ ਜਾਂ ਖੇਮ, ਜਿਹੜਾ ਨਹੀਂ ਪ੍ਰਾਪਤ ਹੋਇਆ ਉਹਨੂੰ ਪ੍ਰਾਪਤ ਕਰਵਾਉਣ ਵਾਲੀ ਹੈ, ਜਿਹੜਾ ਪ੍ਰਾਪਤ ਹੋ ਗਿਆ ਉਹਨੂੰ ਫਿਰ ਉਹਦੀ ਰੱਖਿਆ ਕਰਨ ਵਾਲੀ ਹੈ, ਵੀ ਹਮੇਸ਼ਾ ਉਹ ਪ੍ਰਾਪਤ ਹੋਇਆ ਰਹੇ। ਕਈ ਵਾਰੀ ਇਹ ਕੋਈ ਵਸਤੂ ਪ੍ਰਾਪਤ ਹੋ ਜਾਂਦੀ ਹੈ, ਫਿਰ ਕੁਛ ਸਮੇਂ ਤੋਂ ਵਾਪਸ ਪਰਤ ਜਾਂਦੀ, ਪਿਛੜ ਜਾਂਦੀ ਹੈ। ਇਹ ਉਹ ਕਥਾ ਮੈਂ ਕਹਿੰਦੇ ਕਹਾਣ ਕਹਿੰਦਾ ਹਾਂ ਜਿਹੜੀ ਖੇਮ ਦੇਣ ਵਾਲੀ ਹੈ। ਉਹ ਪਰਮੇਸ਼ਰ ਨਹੀਂ ਪ੍ਰਾਪਤ, ਉਹਨੂੰ ਪ੍ਰਾਪਤ ਕਰਵਾਉਣ ਵਾਲੀ ਕਥਾ ਇਹ। ਜੇ ਜਦੋਂ ਪਰਮੇਸ਼ਰ ਪ੍ਰਾਪਤ ਹੋ ਜਾਏ, ਫਿਰ ਕਹਿੰਦੇ ਹਮੇਸ਼ਾ ਵੀ ਪ੍ਰਾਪਤ ਹੋਇਆ ਰਿਹਾ, ਪਰਮੇਸ਼ਰ ਮਿਲਿਆ ਰਹੇ। ਉਹ ਇਸ ਤਰ੍ਹਾਂ ਜਿਹੜੇ ਕੋਈ ਪ੍ਰਾਪਤੀ ਦੀ ਪ੍ਰਾਪਤੀ ਕਰਾਵੇ, ਪ੍ਰਾਪਤੀ ਦੀ ਰੱਖਿਆ ਕਰੇ, ਉਹਨੂੰ ਖੇਮ ਕਹਿੰਦੇ। ਖੇਮ ਦੇ ਲੱਛਣ ਹਨ ਜਾਣੀ ਗਿਆਨ ਦੀਆਂ ਜਿਹੜੀਆਂ ਪੁਸਤਕਾਂ ਹੈ, ਧਾਰਮਿਕ ਪੁਸਤਕਾਂ, ਉਹਦੇ ਵਿੱਚ ਜੇ ਕੋਈ ਪੁੱਛ ਲਏ ਵੀ ਖੇਮ ਕਿਹਨੂੰ ਕਹਿੰਦੇ ਆ, ਖੇਮ ਸਾਂਤ ਰਿਧ ਨਵ ਨਿਧ ਸੁਖਮਨੀ ਸਾਹਿਬ ਵਿੱਚ ਵੀ ਆਇਆ ਹੈ, ਉਹਦੇ ਯਥਾਰਥ ਇਹਦੇ ਮਹਿਨੇ ਇਹ ਹਨ। ਇਹ ਜਿਹੜਾ ਬ੍ਰਹਮ ਸਰੂਪ ਵਾਹਿਗੁਰੂ ਆ, ਪ੍ਰਾਪਤ ਨਹੀਂ ਹੈ, ਉਹਨੂੰ ਪ੍ਰਾਪਤ ਕਰਵਾਉਣ ਵਾਲੀ ਹੈ। ਇਹ ਵੀ ਇੱਕ ਖੇਮ ਹੀ ਹੈ। ਇਸੇ ਤਰ੍ਹਾਂ ਜਿਹੜਾ ਪ੍ਰਾਪਤ ਹੋਇਆ, ਉਹ ਪ੍ਰਾਪਤ ਹੋਇਆ ਰਹੇ, ਉਹਦੀ ਰੱਖਿਆ ਕਰਨ ਵਾਲੀ ਵੀ ਇਹ ਖੇਮ ਹੀ ਹੈ। ਇਸ ਕਰਕੇ ਕਹਿੰਦੇ ਐਸੀ ਜਿਹੜੀ ਮਹਾਰਾਜ ਦੀ ਕਥਾ ਹੈ ਨਾ, ਆ ਪ੍ਰਾਪਤੀ ਦੀ ਪ੍ਰਾਪਤੀ ਕਰਾਉਣ ਵਾਲੀ ਅਤੇ ਪ੍ਰਾਪਤੀ ਦੀ ਰੱਖਿਆ ਕਰਨ ਵਾਲੀ ਖੇਮ ਹੈ। ਉਹ ਐਸੀ ਸਤਿਗੁਰੂ ਦੀ ਖੇਮ ਰੂਪ ਕਥਾ ਮੈਂ ਕਹਿੰਦਾ ਹਾਂ। ਸਿਧਾਰਥ ਹੈ ਖੇਮ ਦਾ ਜੀ, ਸੁੱਖ ਦੇਣ ਵਾਲੀ। ਵਿਦਵਾਨਾਂ ਨੇ ਕੁਸ਼ਲਤਾ ਦੀ ਸੁਖਾਂ ਦੀ ਦਾਤੀ ਕਹਿ ਦਿਓ, ਕੁਸ਼ਲਤਾ ਦੀ ਦਾਤੀ ਕਹਿ ਦਿਓ, ਸੁਖਾਂ ਦੀ ਦਾਤੀ ਕਹਿ ਦਿਓ। ਰਾਜੀ ਖੁਸ਼ੀ ਦੇਣ ਵਾਲੀ ਕਥਾ ਮੈਂ ਕਹਿੰਦਾ ਹਾਂ। ਸ੍ਰੀ ਬਾਲਾ ਸੰਧੁਰ ਵਾਚ ਅੜਿਲ, ਤਬ ਗੋਰਖ ਨੇ ਬੋਲ ਭਰਥਰੀ ਸੋਂ ਕਹੀ। ਉਸ ਵੇਲੇ ਜਿਹੜਾ ਗੋਰਖਨਾਥ ਹੈ, ਉਸਨੇ ਬੁਲਾ ਕੇ ਭਰਥਰੀ ਨਾਥ ਦੇ ਸਾਥ ਇਸ ਤਰ੍ਹਾਂ ਦੀ ਗੱਲ ਵਾਸਤੇ ਆਖਣਾ ਕੀਤੀ। ਜਾਵੋ ਤੁਮ ਅਬ ਤਹਾਂ ਆਨ ਇਹ ਠਾ ਸਹੀ। ਭਰਥਰੀ ਨਾਥ, ਹੁਣ ਸਹੀ ਨਿਚੇ ਕਰਕੇ ਉਸ ਸਥਾਨ ਤੇ ਤੂੰ ਚਲਿਆ ਜਾ, ਗੁਰੂ ਨਾਨਕ ਸਾਹਿਬ ਜੀ ਨੂੰ ਇਸ ਅਸਥਾਨ ਤੇ ਲੈ ਆਣਾ ਕਰ। ਸਰਬ ਸਿੱਧ ਸੋ ਮਿਲੈ ਜਬੈ ਚਲ ਆਏ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਸਵੇਰ ਪਰਬਤ ਤੇ ਚੱਲ ਕੇ ਆ ਜਾਣਗੇ, ਸਾਰੇ ਸਿੱਧਾਂ ਦੇ ਨਾਲ ਉਹ ਮਿਲ ਜੁਲ ਲੈਣਗੇ। ਹੋਲੇ ਹੈ ਦਰਸ ਕੋ ਦੇਹ ਭਲੇ ਸੁਖ ਪਾਏ ਹੈ। ਇਹ ਪਰਸਨੀ ਨਾਲੇ ਤਾਂ ਗੁਰੂ ਨਾਨਕ ਸਾਹਿਬ ਦੇ ਸਾਰੇ ਸਿੱਧ ਦਰਸ਼ਨ ਕਰ ਲੈਣਗੇ ਤੇ ਮਹਾਰਾਜ ਦਰਸ਼ਨ ਦੇਣਗੇ, ਦਰਸ਼ਨ ਕਰ ਲੈਣਗੇ, ਚਿਤੰਗੀ ਤਰ੍ਹਾਂ ਸੁਖ ਪਾਉਣਗੇ ਸਾਰੇ ਹੀ। ਕਹਿਤ ਭਰਥਰੀ ਬੈਨ ਮਿਲਿਓ ਜਬ ਆਦ ਹੀ। ਉਸ ਵੇਲੇ ਭਰਥਰੀ ਕਹਿਣ ਲੱਗਿਆ, ਹੇ ਗੋਰਖਨਾਥ ਜੀ, ਜਦੋਂ ਮੈਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਮਿਲਿਆ ਸੀ, ਸੁਣਿਓ ਤਬੈ ਸ਼ੁਭ ਤਤ ਭਇਓ ਅਹਿਲਾਦ ਹੀ। ਤਾਂ ਉਹਨਾਂ ਦੇ ਤਤ ਦੇ ਸਿਧਾਂਤ ਦੇ ਵਚਨਾਂ ਨੂੰ ਸੁਣਿਆ ਸੀ, ਮੈਂ ਤਾਂ ਬੜਾ ਉਸ ਵੇਲੇ ਤੋਂ ਬੜਾ ਖੁਸ਼ ਆਨੰਦ ਹੋ ਰਿਹਾ ਹਾਂ। ਅਬ ਤੁਮ ਆਏ ਸਮਾਨ ਜਾਏ ਮੈਂ ਆਨੇ ਹਾਂ। ਹੁਣ ਮੈਂ ਤੁਹਾਡੀ ਆਗਿਆ ਮੰਨ ਕੇ ਦੂਜੀ ਵਾਰੀ ਜਾਣਾ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਇੱਥੇ ਲੈ ਆਉਣਾ ਹਾਂ। ਉਹ ਬੰਦ ਅਗਾਰੀ ਹੱਥ ਬਿਨੰਤ ਬਖਾਨ। ਗੋਰਖਨਾਥ ਜੀ ਗੁਰੂ ਨਾਨਕ ਸਾਹਿਬ ਜੀ ਅੱਗੇ ਹੱਥ ਬੰਨ ਕੇ ਮੈਂ ਬੇਨਤੀ ਦੇ ਬਚਨ ਕਹਾਂਗਾ ਵੀ ਚੱਲੋ ਮਹਾਰਾਜ ਸਵੇਰ ਉੱਪਰ ਪਰਬਤ ਉੱਪਰ ਸਾਰੇ ਸਿੱਧਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਅਸ ਕਹਿ ਆਏ ਹਦੂਰ ਆਦੇਸ ਬਖਾਨੇ ਆ। ਇਸ ਤਰ੍ਹਾਂ ਗੋਰਖਨਾਥ ਨੂੰ ਕਹਿ ਕੇ ਜਿਹੜਾ ਭਰਥਨੀ ਤਾਤ ਹੈ, ਗੁਰੂ ਨਾਨਕ ਸਾਹਿਬ ਜੀ ਹਜ਼ੂਰੀ ਵਿੱਚ ਆ ਗਿਆ ਹੈ, ਆਦੇਸ਼ ਹੋਵੇ, ਨਮਸਕਾਰ ਹੋਵੇ, ਇਸ ਤਰ੍ਹਾਂ ਇਸਨੇ ਕਿਹਾ ਹੈ। ਹਰਖ ਧਾਰ ਉਰ ਮਿਲਿਓ ਜੋਰ ਕਰ ਪਾਨੇ ਆ। ਦੋਵੇਂ ਹੱਥ ਜੋੜ ਕੇ ਬਹੁਤ ਹੀ ਹਿਰਦੇ ਵਿੱਚ ਖੁਸ਼ੀ ਧਾਰ ਕੇ ਸਤਿਗੁਰੂ ਜੀ ਨੂੰ ਆ ਕੇ ਮਿਲਿਆ ਜੁੜਿਆ ਹੈ। ਚੱਲੀਏ ਦੀਨ ਦਇਆਲ ਮੇਰ ਕੇ ਉਪਰੇ। ਫਿਰ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ ਕਿ ਹੇ ਗੁਰੂ ਨਾਨਕ ਸਾਹਿਬ, ਆਪ ਹੁਣ ਸਵੇਰ ਪਰਬਤ ਚਲੀਏ ਜੀ, ਕਿਰਪਾ ਤੇ ਦਿਆਲਤਾ ਕਰਨ ਵਾਲੇ। ਹੋ ਦਰਸ ਚਹਿਤ ਸਭ ਸਿੱਧ ਉਡੀਕਤ ਹਿਤ ਧਰੇ। ਕਿਉਂਕਿ ਸਾਰੇ ਜਿਹੜੇ ਸਿੱਧ ਹੈ ਨਾ, ਉਹ ਦਰਸ਼ਨ ਕਰਨ ਵਾਸਤੇ ਬੜਾ ਪ੍ਰੇਮ ਧਾਰ ਕੇ ਆਪ ਜੀ ਦੀ ਉਡੀਕ ਕਰ ਰਹੇ ਹਨ। ਬੋਲੇ ਪੰਕਜ ਨੈਣ ਕੀਨ ਸਨ ਮਾਨਿਆ, ਜਿਸ ਗੁਰੂ ਨਾਨਕ ਸਾਹਿਬ ਜੀ ਦੇ ਕਬਲ ਵਰਗੇ ਨੇਤਰ ਖਿੜੇ ਹੋਏ ਬੋਲੇ ਹਨ ਤੇ ਭਰਥਰੀ ਨਾਥ ਦਾ ਇਉਂ ਬੋਲ ਕੇ ਸਨਮਾਨ ਕੀਤਾ ਹੈ। ਧੰਨ ਭਰਥਰੀ ਤੋਂ ਮੈਂ ਜੋਗ ਰਸ ਜਾਣਿਆ, ਹੇ ਭਰਥਰੀ ਨਾਥ ਤੂੰ ਤੰਤਾ ਯੋਗ ਹੈ, ਤੂੰ ਜਿਹੜਾ ਅਸਲੀ ਯੋਗ ਦਾ ਰਸ ਹੈ ਉਹਨੂੰ ਜਾਣ ਲਿਆ ਸਮਝ ਲਿਆ ਹੋਇਆ ਹੈ। ਚੰਦ ਬਦਨ ਤ੍ਰਿਯਤ ਜੀ ਦੇਸ਼ ਧਨ ਰਾਜ ਜੋ, ਇਸੇ ਤਰ੍ਹਾਂ ਚੰਦਰਮਾ ਵਰਗੇ ਮੁੱਖ ਵਾਲੀ ਜਿਹੜੀ ਘਰ ਵਿੱਚ ਤੇਰੀ ਪਤਨੀ ਇਸਤਰੀ ਸੀ ਉਹ ਛੱਡ ਦਿੱਤੀ, ਫਿਰ ਜਿਹੜਾ ਰਾਜਧਾਨੀ ਦਾ ਲੱਕ ਉਹ ਵੀ ਛੱਡ ਦਿੱਤਾ, ਧਨ ਵੀ ਛੱਡ ਦਿੱਤਾ, ਸਾਰਾ ਰਾਜ ਭਾਗ ਵੀ ਤੂੰ ਤਿਆਗ ਦਿੱਤਾ। ਉਹ ਜਨਮ ਸਵਾਰਿਓ ਰਤਨ ਤਿਆਗ ਜਗ ਲਾਜ ਜੋ, ਇਸੇ ਤਰ੍ਹਾਂ ਮਨੁੱਖਾ ਜਨਮ ਜਿਹੜਾ ਅਮੋਲਕ ਰਤਨ ਵਰਗਾ ਹੈ ਉਹਨੂੰ ਸਵਾਰ ਲਿਆ ਹੈ, ਸੰਸਾਰ ਦੀ ਲਜਿਆ ਜੀ ਛੱਡ ਕੇ ਸ਼ਰਮ ਜੀ ਲਾ ਕੇ ਪਰੇ ਕਰ ਦਿੱਤੀ ਹੈ, ਕਿਉਂਕਿ ਜੇ ਕੋਈ ਘਰੋਂ ਘਰੋਂ ਜੇ ਨਿਕਲੇ ਤੇ ਕਈ ਵਾਰੀ ਉਹਨੂੰ ਲਜਿਆ ਜੀ ਆਉਂਦੀ ਵੀ ਆ, ਲੋਕ ਕੀ ਕਹਿਣਗੇ ਪਹਿਲਾਂ ਇਹ ਕਰਵਾਰੀ ਬਣ ਗਿਆ, ਉਹਨਾਂ ਬੱਚੇ ਬੱਚਿਆਂ ਨੂੰ ਛੱਡ ਕੇ ਭੱਜ ਗਿਆ ਹੈ। ਸ਼ਰਮ ਦਾ ਮਾਰਾ ਕਈ ਵਾਰੀ ਘਰੋਂ ਨਹੀਂ ਨਿਕਲਦਾ, ਉੱਥੇ ਜੁੱਤੀਆਂ ਜੁੱਤੀਆਂ ਬੁੜਾਈਆਂ ਖਾਈ ਜਾਂਦਾ। ਭਰਤਰੀ ਨਾਸ ਐਸਾ ਹੈ ਵੀ ਨਾਲੇ ਰਾਜਾ ਮਹਾਰਾਜਾ ਸੀ, ਜਦੋਂ ਘਰਵਾਰੀ ਦੇਖੀ ਨਾ ਵੀ ਇਹ ਤਾਂ ਪੁੱਠੇ ਪਾਸੇ ਜਾਂਦੀ ਹੈ, ਛੱਡ ਕੇ ਸਾਰਿਆਂ ਦਾ ਖਹਿੜਾ ਸ਼ਰਮ ਸ਼ਰਮ ਜੀ ਲਾ ਕੇ ਤੇ ਨਿਕਲਿਆ ਆਇਆ ਸੀ, ਜਿਸ ਕਰਕੇ ਮਹਾਰਾਜ ਕਹਿੰਦੇ ਵੀ ਤੂੰ ਧੰਨ ਹੈ, ਅਤੇ ਕਿਹੜਾ ਐਸਾ ਰਾਜ ਭਾਗ ਛੱਡਦਾ, ਕਿਹੜੇ ਮਾਇਆ ਦੇ ਖਜ਼ਾਨੇ, ਕਿਹੜਾ ਇਹੋ ਜਿਹੀ ਇਸਤਰੀ ਛੱਡਦਾ ਹੈ, ਜਦੋਂ ਤੂੰ ਦੇਖਿਆ ਵੀ ਇਹ ਗਲਤ ਹੈ, ਸਭ ਕੁਛ ਛੱਡ ਕੇ ਪਰੇ ਮਾਰਿਆ, ਤੂੰ ਧੰਨ ਹੈ। ਪ੍ਰਿਥਮ ਮੇਰ ਪਰ ਆਪ ਜਾਏ ਸੁਧ ਦੀਜੀਏ, ਇਸ ਕਰਕੇ ਵੀ ਭਰਥਰੀ ਨਾਥ ਮਹਾਨ ਜੋਗੀ ਨੂੰ ਪਹਿਲਾਂ ਜਾ ਕੇ ਉਹ ਸਾਰੇ ਸਿੱਧਾਂ ਨੂੰ ਖਬਰਸਾਰ ਦੇਣਾ ਕਰੀਏ। ਹਮਰੀ ਸਿੱਧਨ ਸਰਬ ਆਦੇਸ਼ ਪਨੀਜੀਏ, ਜਿੰਨੇ ਸਾਰੇ ਸਿੱਧ ਹੈ ਸਾਡੇ ਵੱਲੋਂ ਸਾਰਿਆਂ ਨੂੰ ਵੀ ਆਦੇਸ਼ ਆਦੇਸ਼ ਕਹੀਏ ਵੀ ਭਾਈ ਗੁਰੂ ਨਾਨਕ ਸਾਹਿਬ ਤੁਹਾਨੂੰ ਸਾਰਿਆਂ ਨੂੰ ਮੱਥਾ ਟੇਕਦੇ ਹੈ, ਨਮਸਕਾਰ ਕਰਦੇ ਹੈ, ਸਾਡੇ ਵੱਲੋਂ ਉਹਨਾਂ ਨੂੰ ਮੱਥਾ ਟੇਕਣਾ ਕਹਿ ਦੇ। ਆਵਤ ਹੈ ਪਸ਼ਚਾਤ ਨ ਬਿਲਮ ਲਗਾਵ, ਬਾਕੀ ਵੀ ਤੇਰੇ ਪਿੱਛੇ ਪਿੱਛੇ ਅਸੀਂ ਆ ਰਹੇ ਹਾਂ, ਬਿਲਕੁਲ ਨੀ ਕੋਈ ਦੇਰੀ ਲਗਾ ਰਹੇ। ਉਹ ਦਰਸ਼ਨ ਪਰਸ਼ਨ ਕਰ ਹੈ ਭਲੇ ਮਨ ਭਾਵ ਹੀ, ਦਰਸ਼ ਪਰਸਰੀ ਨਾਥਾ ਨਾਲੇ ਤਾਂ ਸਿੱਧਾ ਨਾਥਾਂ ਦੇ ਦਰਸ਼ਨ ਕਰਾਂਗੇ, ਫਿਰ ਇਸੇ ਤਰ੍ਹਾਂ ਕੋਈ ਸਵਾਲ ਜਵਾਬ ਵੀ ਕਰਾਂਗੇ, ਦੂਸਰੇ ਦੇ ਚਰਨ ਛੋਵਾਂਗੇ ਛੁਹਾਵਾਂਗੇ। ਮਨ ਭਾਉਂਦਾ ਹੈ, ਮਨ ਨੂੰ ਜੋ ਭਾਉਣ ਵਾਲੇ ਦਰਸ਼ਨ ਪਰਸਨ, ਮਨ ਨੂੰ ਚੰਗੇ ਲੱਗਣ ਵਾਲੇ ਦਰਸ਼ਨ ਪਰਸਾਂ ਨੂੰ ਕਰਾਂਗੇ। ਸੁਣ ਕੇ ਭਰਥਰ ਗਯੋ ਹਿਰਦੇ ਹਰ ਖਾਏ ਕੈ, ਉਸ ਵੇਲੇ ਭਰਥਰ ਨਾਲ ਇਸ ਤਰ੍ਹਾਂ ਬਚਨ ਸੁਣ ਕੇ ਹਿਰਦੇ ਵਿੱਚ ਖੁਸ਼ ਹੋ ਕੇ ਵਾਪਸ ਚਲਿਆ ਗਿਆ ਹੈ। ਸਭ ਸੋ ਕਹੀ ਆਦੇਸ਼ ਰੁਜਰ ਗੁਣ ਗਾਇਕ, ਨਾਨਕ ਸਾਹਿਬ ਦੇ ਸੋਹਣੇ ਗੁਣ ਗਾ ਕੇ ਵੀ ਤੁਹਾਨੂੰ ਸਾਰਿਆਂ ਨੂੰ ਮਾਰਾ ਵੀ ਨਮਸਕਾਰ ਕਰ ਰਹੇ ਹੈ, ਇਉਂ ਕਹਿ ਦਿੱਤਾ ਜਾਂਦੇ ਜਾ ਕਰਕੇ। ਆਵਤ ਮਮ ਪਸ਼ਚਾਤ ਕਹਿਤ ਨਹ ਦੇਰ ਕੋ, ਹੇ ਗੋਰਖ ਨਾਥ ਜੀ ਗੁਰੂ ਨਾਨਕ ਸਾਹਿਬ ਮੇਰੇ ਪਿੱਛੇ ਪਿੱਛੇ ਹੀ ਆ ਰਹੇ ਹੈ, ਉਹ ਕਹਿ ਰਹੇ ਆ ਵੀ ਆਉਣ ਵੱਲੋਂ ਹੁਣ ਸਾਡੀ ਕੋਈ ਦੇਰੀ ਨਹੀਂ ਹੈ, ਬਸ ਆ ਹੀ ਰਹੇ ਹਾਂ ਛੇਤੀ ਤੋਂ ਛੇਤੀ। ਹੋ ਜਿਨ ਹੈ ਬਿਲੋਕਨ ਚਾਹੇ ਜੋ ਸਿੱਖ ਰੁਸ ਮੇਰ ਕੋ, ਜਿਸ ਗੁਰੂ ਨਾਨਕ ਸਾਹਿਬ ਜੀ ਨੂੰ ਆਪ ਵੀ ਕਹਿੰਦੇ ਜਿਹੜੀ ਸਮੇਰ ਪਰਬਤ ਦੀ ਚੋਟੀ ਹੈ ਟਿੱਲਾ ਹੈ ਉਹ ਦੇਖਣ ਦੀ ਚਾਹਨਾ ਹੈ ਖਾਸ ਹੈਗੀ ਹੈ। ਕਬਿਤ ਨਾਨਾ ਭਾਂਤ ਆਪਸ ਮੈਂ ਕਰਤ ਵਿਚਾਰ ਸਿੱਧ, ਇੱਧਰ ਜਿਹੜੇ ਸਿੱਧ ਹੈ ਆਪੋ ਵਿੱਚ ਹੀ ਤਰ੍ਹਾਂ ਤਰ੍ਹਾਂ ਦੀਆਂ ਜਿਹੀਆਂ ਵਿਚਾਰਾਂ ਹਨ ਰਲ ਮਿਲ ਕੇ ਕਰ ਕਰਾ ਰਹੇ ਹੈ। ਇਹ ਮਰਦਾਨਾ ਬੈਨ ਮੁੱਖ ਸੋ ਕਹਿਤ ਹੈ, ਇਧਰ ਭਾਈ ਮਰਦਾਨਾ ਜੀ ਮੁੱਖੋਂ ਫੇਰ ਬਚਨ ਕਹਿਣ ਲੱਗੇ ਹਨ, ਸ੍ਰੀ ਪ੍ਰਭੂ ਮੁਕੰਦ ਦੁੱਖ ਦੁੰਦ ਕੇ ਨਿਕੰਦ, ਪਰਮੇਸ਼ਰ ਰੂ ਮੁਕਤੀ ਦਾਤੇ ਸਮੂਹ ਦੁੱਖਾਂ ਪਦਰਾਂ ਨਥਰਾਂ ਦੇ ਕੱਟਣ ਵਾਲੇ ਜੀ, ਅਬ ਦੇਖੀਏ ਸੁਮੇਰ ਜਹਾਂ ਗੋਰਖ ਰਹਿਤ ਹੈ, ਜਿੱਥੇ ਸੁਮੇਰ ਪਰਬਤ ਉੱਪਰ 84 ਸਿੱਧਾਂ ਸਹਿਤ ਗੋਰਖ ਨਾਥ ਰਹਿੰਦਾ ਆਪ ਨਲ ਕੇ ਦੇਖੀਏ ਜੀ। ਬੇਦੀ ਬੰਸ ਤਾਲ ਕੇ ਕਮਲ ਸੁਨ ਬੋਲੇ ਤਬ, ਬੇਦੀਆਂ ਬੰਸ ਦਾ ਜਿਹੜਾ ਤਲਾ ਉਹਦੇ ਨੂੰ ਖੜਾਉਣ ਵਾਲੇ ਸਵਾਇਮਾਨ ਕਰਨ ਵਾਲੇ ਜੋ ਕਮਲ ਰੂਪ ਹਨ ਗੁਰੂ ਨਾਨਕ ਸਾਹਿਬ ਜੀ ਉਹ ਸੁਣ ਕੇ ਬੋਲੇ ਹਨ ਤਦਾ। ਚਲੋ ਮਰਦਾਨਾ ਦੇਖ ਦੇਖਿਓ ਜੋ ਚਹਿਤ ਹੈ। ਚੱਲ ਵੀ ਮਰਦਾਨਾ ਜਿਹੜਾ ਤੂੰ ਸਵੇਰ ਪਰਬ ਦੇਖਿਆ ਚਾਹੁੰਦਾ ਦੇਖ ਚੱਲ ਕੇ ਦੇਖ ਲੈ ਫਿਰ। ਐਸੇ ਕਹਿ ਗਏ ਹੈ ਸੁਮੇਰ ਪਰ ਤਾਤਕਾਲ, ਇਸ ਤਰ੍ਹਾਂ ਦੇ ਬਚਨ ਕਹਿੰਦੇ ਹੋਏ ਬੜੀ ਛੇਤੀ ਗੁਰੂ ਮਹਾਰਾਜ ਸੁਮੇਰ ਪਰਬ ਉੱਤਰ ਚਲੇ ਗਏ ਹਨ। ਚਾਹਾਂ ਸਿੱਧ ਮੰਡਲੀ ਸੋ ਗੋਰਖ ਸਹਿਤ ਹੈ, ਜਿੱਥੇ ਕਹਿੰਦੇ ਜਿਹੜਾ ਗੋਰਖ ਨਾਥ ਆਪਣੀ ਸਿੱਧ ਮੰਡਲੀ ਦੇ ਸਮੇਤ ਬੈਠਾ ਕਬਿਤ ਕਰਾ ਨਿਜ ਗਿਆਨ ਕੋ ਬਖਾਨ ਜੇ ਥਾਨ ਵੈਸੇ, ਐਸਾ ਸਥਾਨ ਤੇ ਬੈਠੇ ਆਪੋ ਆਪਣਾ ਜਿਹੜਾ ਗਿਆਨ ਧਿਆਨ ਆ ਕਥਨ ਕਰ ਰਹੇ ਹੈ ਸਿੱਧ ਨਾਥ। ਨਾਨਕ ਜੀ ਜਾਇ ਕੈ ਆਦੇਸ਼ ਹੈ ਉਚਾਰਿਆ, ਸਵੇਰੇ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਹੈ ਵੀ ਸਿੱਧੋ ਨਮਸਕਾਰ ਹੋਵੇ ਇਸ ਤਰ੍ਹਾਂ ਕਿਹਾ ਹੈ। ਗੋਰਖ ਕਹਿਤ ਆਦ ਪੁਰਖ ਆਦੇਸ਼ ਬਾਲੇ, ਉਹ ਸਵੇਰੇ ਜਿਹੜਾ ਗੋਰਖ ਨਾਥ ਹੈ ਤੇ ਗੁਰੂ ਮਹਾਰਾਜ ਦਾ ਬੋਲਾ ਵੀ ਸੀ ਵੀ ਆਦ ਪੁਰਖ ਕੋ ਆਦੇਸ਼ ਨਿਰੰਜਨ ਕੋ ਉਦੇਸ਼, ਉਹ ਗੁਰੂ ਮਹਾਰਾਜ ਦਾ ਜਿਹੜਾ ਬੋਲਾ ਉਹਨੂੰ ਸਤਿਕਾਰ ਦੇ ਕੇ ਵੀ ਅਸੀਂ ਤੁਹਾਡੇ ਮਤ ਨੂੰ ਤੁਹਾਡੇ ਗਿਆਨਾਂ ਨੂੰ ਮੰਨਦੇ ਹਾਂ। ਇਸ ਕਰਕੇ ਮਹਾਰਾਜ ਦਾ ਜਿਹੜਾ ਬੋਲਾ ਉਸ ਅਨੁਸਾਰ ਹੀ ਇਹਨੇ ਕਿਹਾ ਹੈ ਅਤੇ ਉਮਰ ਵੱਡੀ ਹੋਣ ਕਰਕੇ ਅਤੇ ਥੋੜ੍ਹਾ ਜਿਹਾ ਵੀ ਕਿਹਾ ਵੀ ਆਓ ਬਾਲ ਕੇ ਆਦਿ ਪੁਰਖ ਨੂੰ ਆਦੇਸ਼ ਹੋਵੇ ਜਿਹੜਾ ਸਭ ਤੋਂ ਪਹਿਲਾਂ ਹੈ ਉਸਨੂੰ ਨਮਸਕਾਰ ਹੈ। ਆਓ ਬੈਠ ਮੇਰੇ ਢਿੱਗ ਅਤ ਸਤਿਕਾਰਿਆ, ਇਸ ਤਰ੍ਹਾਂ ਆਓ ਜੀ ਮੇਰੇ ਕੋਲ ਬੈਠੀਏ ਜੀ, ਇਸ ਤਰ੍ਹਾਂ ਬੜੇ ਸਤਿਕਾਰ ਦੇ ਬਚਨ ਮਹਾਰਾਜ ਨੂੰ ਕਹੇ ਗੋਰਖ ਨਾਥ ਨੇ। ਮਨ ਮੈਂ ਵਿਚਾਰ ਮਤ ਹਮ ਰੋਜ ਧਾਰ ਇਹ, ਉਸ ਵੇਲੇ ਮਨ ਦੇ ਵਿੱਚ ਕਹਿੰਦੇ ਵਿਚਾਰਾਂ ਕਰਦਾ ਖਿਆਲ ਕਰਦਾ ਵੀ ਜੇ ਗੁਰੂ ਨਾਨਕ ਸਾਹਿਬ ਸਾਡਾ ਕਿਤੇ ਜੋਗੀਆਂ ਦਾ ਮਤ ਧਾਰ ਲੇ ਸਾਡੀ ਸਿੱਖਿਆ ਲੈ ਲੇ। ਜਗਤ ਬਿਥਾਰਾ ਜਸ ਭੂਰ ਹੀ ਪੁਜਾਰਿਆ, ਫਿਰ ਸੰਸਾਰ ਦੇ ਵਿੱਚ ਸਾਡਾ ਬੜਾ ਭਾਰੀ ਜਸ ਫੈਲਾਏਗਾ, ਬਹੁਤ ਹੀ ਸਾਡੀ ਫਿਰ ਪੂਜਾ ਹੋਵੇਗੀ। ਐਸੇ ਭਰਤਰੀ ਸੰਗ ਬੋਲਿਓ ਲਿਆਓ ਪਿਆਲਾ ਜਾਏ, ਇਸ ਤਰ੍ਹਾਂ ਦਾ ਵਿਚਾਰ ਕਰਕੇ ਇਹਨਾਂ ਭਰਤਰੀ ਨਾਥ ਦੇ ਸਾਥ ਬੋਲਿਆ ਹੈ ਵੀ ਤੂੰ ਕਹਿੰਦੇ ਪਿਆਲਾ ਭਰ ਕੇ ਲਿਆ ਚੰਗੀ ਤਰ੍ਹਾਂ। ਨਾਨਕ ਕੋ ਦੇਹੋ ਲੇਵ ਲਾਗਾ ਮਤ ਵਾਰਿਆ, ਗੁਰੂ ਨਾਨਕ ਸਾਹਿਬ ਨੂੰ ਪਿਆਲਾ ਲਿਆ ਕੇ ਦੇ ਦੇ ਜਿਸ ਕਰਕੇ ਪੀ ਕੇ ਇਹਨਾਂ ਦੀ ਲਿਵ ਲੱਗ ਜਾਏ ਤੇ ਮਸਤ ਹੋ ਜਾਣ ਇਹ। ਕਬਿਤ ਅੰਨ ਤਬ ਧਾਏ ਗੁਰੂ ਅਗਰ ਬਣਾਏ ਰੱਖਿਓ, ਉਸ ਵੇਲੇ ਪਰਸਰੀ ਨੇ ਕਹਿੰਦੇ ਚੱਟ ਦੇ ਕੇ ਪਿਆਲਾ ਭਰ ਕੇ ਲਿਆ ਰੱਖਿਆ ਹੈ ਤੇ ਗੁਰੂ ਮਹਾਰਾਜ ਅੱਗੇ ਬਣਾ ਸਵਾਰ ਕੇ ਰੱਖ ਦਿੱਤਾ ਹੈ। ਪੂਜਾ ਮਤ ਵਾਲਾ ਬਾਲਾ ਜਾਂ ਕੋ ਅਬ ਪੀਜੀਏ, ਗੋਰਖ ਨਾਥ ਕਹਿਣ ਲੱਗੇ ਬਾਲੇ ਗੁਰੂ ਨਾਨਕ ਸਾਹਿਬ ਜੀ ਆ ਜਿਹੜਾ ਅਸੀਂ ਪਿਆਲਾ ਲਿਆਂਦਾ ਨਾ ਨਸ਼ੇ ਦਾ ਸ਼ਰਾਬ ਦਾ ਨੂੰ ਪੀ ਕੇ ਮਤਵਾਲੇ ਹੋ ਜਾਈਏ ਮਸਤ ਹੋ ਜਾਈਏ। ਸ੍ਰੀ ਗੁਰਬਖਾਨੀ ਇਹ ਕੈਸੇ ਆਨਿਓ ਪਾਣੀ ਤੁਮ, ਗੁਰੂ ਮਹਾਰਾਜ ਕਹਿੰਦੇ ਵੀ ਗੋਰਖ ਨਾਥਾ ਪਰਸਨੀ ਨਾਥ ਪਾਣੀ ਜਾ ਕਿਵੇਂ ਤੂੰ ਪਿਆਲੇ ਵਿੱਚ ਭਰ ਕੇ ਲਿਆਂਦਾ ਹੈ। ਗੋਰਖ ਕਹਿਤ ਪੀਵ ਲਿਵ ਕੋ ਲਗੀਜੀਏ, ਗੋਰਖ ਨਾਥ ਕਹਿਣ ਲਾ ਜੀ ਇਹ ਸ਼ਰਾਬ ਦਾ ਪਿਆਲਾ ਹੈ ਇਹਨੂੰ ਪੀ ਕੇ ਤੇ ਲਿਵ ਲਗਾ ਲਈਏ। ਸੀਸ ਹੂੰ ਤੇ ਕਾਲ ਟਰੈ ਭੂਖ ਪਿਆਸ ਦੋ ਹਰੈ, ਸ਼ਰਾਬ ਦਾ ਤੁਸੀਂ ਪੀ ਲੈ ਪਿਆਲਾ ਪੀ ਲਿਆ ਨਾ ਕਹਿੰਦੇ ਇਹਦਾ ਲਾਭ ਹੋਊਗਾ ਸਿਰ ਤੋਂ ਤੁਹਾਡਾ ਮੌਤ ਦਾ ਦੁੱਖ ਟਲ ਜਾਊਗਾ ਤੇ ਦੁੱਖ ਭੁੱਖ ਵੀ ਕਹਿੰਦੇ ਦੋਵੇਂ ਤੁਹਾਡੀਆਂ ਨਾਸ ਹੋ ਜਾਣਗੀਆਂ। ਤਿੰਨੋ ਤਾਪ ਨਾਸ਼ ਕਰੈ ਚੌਥੋ ਪਾਦ ਭੀਜੀਏ, ਹੋਰ ਜਿਹੜੇ ਤਿੰਨ ਤਾਪ ਆਲ ਵਿਆਲ ਉਪਾਲ ਇਹਨਾਂ ਨੂੰ ਵੀ ਨਾਸ ਕਰੇਗਾ, ਚੌਥੇ ਪਦ ਦੇ ਵਿੱਚ ਤੁਸੀਂ ਕਹਿੰਦੇ ਲੀਨ ਹੋ ਜਾਓਗੇ ਜਦੋਂ ਪੀ ਕੇ ਪਿਆਲਾ ਹੋਸ਼ ਬੋਸ਼ ਨਹੀਂ ਰਹਿਣੀ ਜਿੱਥੇ ਪਿਆ ਕੁੱਤੇ ਸਭ ਕਿਰਿਆ ਕਰੀ ਇਹਨਾਂ ਦੀ ਅਵਸਥਾ ਤਾਂ ਬਸ ਇਹੀ ਹੈ, ਇਹੀ ਇਹਨਾਂ ਦਾ ਚੌਦਾ ਵੀ ਪੀ ਪੂ ਕੇ ਬਸ ਬੇਖਬਰ ਹੋ ਜਾਣਾ ਬੇਹੋਸ਼ ਹੋ ਜਾਣਾ। ਜਿਵੇਂ ਅੱਜ ਇੰਨੀਆਂ ਸਰੇਵੜਿਆਂ ਦਾ ਮਤ ਵੀ ਹੈ ਉਹ ਵੀ ਕਹਿੰਦੇ ਪੀਤ ਵਾ ਪੀਤ ਵਾ ਪੁਨਾ ਪੀਤ ਵਾ ਜਬ ਤਬ ਪਰਤ ਨਾ ਭੂਤ ਲਏ, ਉਥਾਏ ਚਾ ਪੂਨਾ ਪੀਤਵਾ ਪੁਨਰਪ ਜਨਮ ਨਾ ਲੱਭਿਆ ਥੇ। ਕਹਿੰਦੇ ਪੀ ਚੱਲ ਉਹਨਾਂ ਚਿਰ ਪੀ ਚੱਲ ਜਿਹਨਾਂ ਧਰਤੀ 'ਤੇ ਉੱਟ ਕੇ ਨਹੀਂ ਤੂੰ ਡਿੱਗ ਪੈਂਦਾ ਹੈ, ਬੇਹੋਸ਼ ਹੋ ਕੇ ਉਥਾਏ ਚਾ। ਕਹਿੰਦੇ ਫਿਰ ਜਦੋਂ ਮਾੜੀ ਜੀ ਹੋਈ ਹੁੰਦੀ ਫਿਰ ਪੀ ਲਾ, ਕਹਿੰਦੇ ਬਸ ਕਹਿੰਦੇ ਮੁੜ ਕੇ ਤੈਨੂੰ ਜਨਮ ਨਹੀਂ ਹੋਊਗਾ। ਇਹ ਕੁਤ ਭਗਤ ਪਰ ਕੁਰਕਟ ਕਪਤਰ ਇਕਤ ਪਤਰ ਪਰ ਪਾਣੀ ਆਸ ਪਾਸ ਯੋਗੀਆ ਬੈਠੇ ਹੋ ਕਬੀਰ ਸਾਹਿਬ ਜੀ ਨੇ ਵੀ ਇਹੋ ਜਿਹੇ ਕਿਹਾ ਇਹਨਾਂ ਦੇ। ਇਹ ਲਾਣਾ ਵੀ ਗੋਰਖਨਾਥ ਦਾ ਵੀ ਸ਼ਰਾਬ ਪੀਂਦੇ, ਜਨੀ ਸਰੇਵੜੇ ਵੀ ਪੀਂਦੇ ਆ। ਇਹ ਸ਼ਰਾਬ ਪੀਣੀ ਦਾ ਪੰਥ ਹੈ, ਕਹਿੰਦੇ ਵੀ ਇਹ ਪੀ ਲਓ ਬਸ ਮਸਤਾਨੇ ਹੋ ਜਾਓ, ਨਾ ਹੋਸ਼ ਹੀ ਨਾ ਰਹੇ। ਇਹ ਚੌਥਾ ਪਦ ਇਹਨਾਂ ਦਾ। ਇਸ ਤਰ੍ਹਾਂ ਚੌਥੇ ਪਦ ਵਿੱਚ ਕਹਿੰਦੇ ਲੀਨ ਹੋ ਜਾਈਏ ਚਲੇ ਜਾਈਏ, ਬਿਸਰੈ ਜੋ ਮੇਰੀ ਤੇਰੀ ਰਿੱਧ ਸਿੱਧ ਹੋਏ ਚੇਰੀ। ਜਦੋਂ ਕਹਿੰਦੇ ਤੁਸੀਂ ਪਿਆਲਾ ਪੀ ਰਿਹਾ ਮੇਰੀ ਤੇਰੀ ਭੁੱਲ ਜਾਊਗੀ, ਤੁਹਾਨੂੰ ਵੀ ਕੌਣ ਕਿਸੇ ਦਾ ਕੋਈ ਨਹੀਂ ਪਤਾ ਲੱਗਣਾ ਆਪਣੇ ਦਾ। ਰਿੱਧੀਆਂ ਸਿੱਧੀਆਂ ਸਭ ਤੁਹਾਡੀਆਂ ਕਹਿੰਦੇ ਸੇਵਕਣੀਆਂ ਬਣ ਜਾਣਗੀਆਂ। ਸੁਣੀਏ ਕਨੇਰੀ ਧੁਨ ਅਮਰ ਹੋਵੀ ਜੀਏ। ਇਸ ਤਰ੍ਹਾਂ ਕਹਿੰਦੇ ਅਨਾਹਤ ਧੁਨੀ ਬਹੁਤ ਫਿਰ ਸੁਣੀਏ, ਤੇ ਇਸ ਤਰ੍ਹਾਂ ਮੌਤ ਰਹਿਤ ਫਿਰ ਹੋ ਜਾਈਏ ਪੀ ਕੇ। ਸਵਈਆ ਸ੍ਰੀ ਗੁਰ ਬੂਜਤ ਕੌਣ ਵਿਧੀ। ਗੁਰੂ ਮਹਾਰਾਜ ਕਹਿੰਦੇ ਇਹ ਵੀ ਜਿਹੜਾ ਤੁਸੀਂ ਸ਼ਰਾਬ ਦਾ ਪਿਆਲਾ ਜਾ ਭਰ ਕੇ ਲਿਆਂਦਾ ਹੈ ਕਿਹੜੇ ਤਰੀਕੇ ਨਾਲ? ਤੁਮ ਕਾਢ ਲਿਓ ਮਦ ਦੇਹੋ ਬਤਾਈ। ਸ਼ਰਾਬ ਜਿਹੜਾ ਨਸ਼ਾ ਤੁਸੀਂ ਕੱਢ ਲਿਆ ਨਾ, ਉਹ ਤਰੀਕਾ ਜਾ ਸਾਨੂੰ ਕਹਿੰਦੇ ਸਾਰਾ ਕਹਿ ਦਿਓ ਦੱਸ ਦਿਓ। ਚੰਗਰ ਭਾਖ ਕਰੀ ਭੱਠੀਆ ਛਿਤ। ਸਵੇਰੇ ਚੰਗਰ ਨਾਥ ਬੋਲਿਆ, ਕਹਿੰਦਾ ਹੇ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ ਧਰਤੀ ਦੇ ਉੱਪਰ ਭੱਠੀ ਬਣਾਉਣਾ ਕੀਤੀ, ਪੁੱਟ ਕੇ ਟੋਆ ਜਾ। ਲਾਹਣ ਕੋ ਕਰ ਕੇ ਕਸ ਪਾਈ। ਇਹ ਕਹਿੰਦੇ ਗੁੜ ਤੇ ਸੱਕ ਜੋ ਪਾ ਕੇ ਉਹਨੂੰ ਦੱਬਿਆ ਕੁਝ ਸਮਾਂ, ਇਸ ਤਰ੍ਹਾਂ ਖਮੀਰ ਜਿਹਾ ਉੱਠ ਪਿਆ। ਇਸ ਤਰ੍ਹਾਂ ਕਹਿੰਦੇ ਉਹਦੇ ਵਿੱਚ ਜਿਹੜਾ ਕਸ ਜਿਹਾ ਸੱਕ ਜਿਹਾ ਛਿੱਲੜ ਜਿਹਾ ਸਿੱਕਰ ਦਾ ਪਾਇਆ ਹੈ, ਗੁੜ ਗੁੜ ਜਿਹਾ ਘੋੜਿਆ। ਲਾਹਣ ਕਹਿੰਦੇ ਤਿਆਰ ਕੀਤੀ ਹੈ, ਖਮੀਰ ਜਿਹਾ ਉਠਾਇਆ ਹੈ। ਪਾਵਕ ਜਾਰ ਕੇ ਲਾਏ ਨਲੀ ਘੱਟ। ਕਹਿੰਦੇ ਫਿਰ ਅੱਗ ਬਾਲ ਕੇ ਨਾ ਭੱਠੀ ਵਿੱਚ ਜਿਹੜੇ ਉਹ ਘੜੇ ਵਿੱਚ ਪਾਈ ਸੀ ਨਾ ਇਹ ਖਮੀਰ ਜੀ ਲਾਹਣ, ਕਹਿੰਦੇ ਉਹਦੇ ਨਾਲ ਇੱਕ ਨਾਲੀ ਜੀ ਲਾ ਦਿੱਤੀ ਹੈ। ਤੇ ਮਦ ਕੀ ਸ਼ੁਭ ਧਾਰ ਜੋ ਹੈ। ਫਿਰ ਉਹਦੇ ਵਿੱਚੋਂ ਕਹਿੰਦੇ ਚੰਗੇ ਨਸ਼ੇ ਦੀ ਚੰਗੇ ਸ਼ਰਾਬ ਦੀ ਜਿਹੜੀ ਧਾਰ ਹੈ ਚੁਆਈ ਇਹ ਅਰਕ ਜਾ ਕੱਢਿਆ ਹੈ। ਪੀਵਤ ਹੀ ਦੁੱਖ ਸੁੱਖ ਸਮਾਨ। ਜਦੋਂ ਇਹ ਕਹਿੰਦੇ ਪੀ ਲੈਂਦਾ ਫਿਰ ਜਿਹੜੇ ਦੁੱਖ ਤੇ ਸੁੱਖ ਹੈ ਇੱਕ ਸਮਾਨ ਇੱਕ ਬਰਾਬਰ ਹੋ ਜਾਂਦੇ। ਲਗੀ ਲਿਵ ਜੋ ਕਬ ਡੋਲ ਨ ਜਾਈ। ਕਹਿੰਦੇ ਗੁਰੂ ਨਾਨਕ ਲਿਵ ਲੱਗ ਜਾਂਦੀ ਬਿਰਤੀ ਜਾਂਦੀ ਲੱਗ ਜਾਂਦੀ ਕਦੇ ਡੋਲ ਨੀ ਜਾਂਦੀ ਹੈ ਬਿਰਦੀ। ਦੋਹਰਾ ਕਮਲ ਬਦਨ ਸਭ ਸੁਖ ਸਾਧਨ। ਜੋ ਕਮਲ ਵਰਗੇ ਮੁਖ ਵਾਲੇ ਹੈ ਸਾਰੇ ਸੁਖਾਂ ਦੇ ਘਰ ਹਨ ਗੁਰੂ ਨਾਨਕ ਸਾਹਿਬ ਜੀ। ਸੁਣ ਕਰ ਤਿੰਨ ਅਸ ਬੈਨ। ਚੰਗਰਨਾਥ ਤੋਂ ਸ਼ਰਾਬ ਦੇ ਸੰਬੰਧ ਵਿੱਚ ਇਸ ਤਰ੍ਹਾਂ ਦੇ ਬਚਨ ਸੁਣ ਕੇ ਬੋਲੇ ਮਦ ਕੀ ਜੁਗਤ ਸੋ। ਗੁਰੂ ਮਹਾਰਾਜ ਵੀ ਜਿਹੜਾ ਅਸਲੀ ਨਸ਼ਾ ਹੈ ਨਾ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਉਹ ਅਸਲਾ ਤਰੀਕਾ ਜਿਹੜਾ ਨਸ਼ੇ ਕੱਢਣ ਦਾ ਉਹ ਦੱਸਣ ਵਾਸਤੇ ਮੁੱਖੋਂ ਬਚਨ ਬੋਲੇ ਹਨ। ਜੋ ਦਾਸਨ ਗਤ ਦੈਨ। ਜੋ ਆਪਣੇ ਸਿੱਖ ਸੇਵਕਾਂ ਨੂੰ ਦਾਸਾਂ ਨੂੰ ਮੁਕਤੀ ਦੇਣ ਵਾਲੇ ਹਨ। ਆਸਾ ਮਹੱਲਾ ਪਹਿਲਾ ਗਿਆਨ ਧਿਆਨ ਕੀ ਲਾਹਣ ਮਾਠੀ। ਭਾਈ ਬਾਲੇ ਵਾਲੀ ਜਨਮ ਸਾਖੀ ਵੀ ਸ਼ਬਦ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਉਹ ਇਸੇ ਤਰ੍ਹਾਂ ਕਵੀ ਜੀ ਨੇ ਇੱਥੇ ਲਿਖ ਦਿੱਤਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਵੀ ਚੰਗਰਨਾਥਾ ਗਿਆਨ ਧਿਆਨ ਕੀ ਲਾਹਣ ਮਾਂਡੀ। ਬਾਕੀ ਨਹੀਂ ਅਸੀਂ ਆ ਲਾਹਣ ਜੀ ਬਣਾਈ, ਉਹ ਗੁੜ ਕਰ ਗਿਆਨ ਧਿਆਨ ਕਰ ਮਹੂਆ ਜਿਵੇਂ ਕਿਹਾ ਵੀ ਜਿਹੜਾ ਨਿਰਗੁਣ ਸਰੂਪ ਦਾ ਗਿਆਨ ਹੈ ਅਤੇ ਸਰਗੁਣ ਸਰੂਪ ਦਾ ਧਿਆਨ ਕੀਤਾ ਹੈ। ਇਹ ਵੀ ਅਸੀਂ ਇੱਕ ਕਹਿੰਦੇ ਇਸ ਤਰ੍ਹਾਂ ਲਾਹਣ ਜਿਹੜੀ ਹੈ ਇਹ ਮੰਡੀ ਕੀ ਇਹ ਬਣਾਈ ਇਹ ਤਿਆਰ ਕੀਤੀ ਹੈ। ਕਰਨੀ ਕੀ ਕਸ ਪਾਈ। ਇਸ ਲਾਹਣ ਦੇ ਵਿੱਚ ਜਿਹੜੀ ਕਰਨੀ ਕੀ ਇਹ ਭਗਤੀ ਹੈ, ਇਹੀ ਕਹਿੰਦੇ ਕਿੱਕਰ ਦੀ ਛਿੱਲ ਜੀ ਪਾਈ ਹੈ, ਉਹ ਕਸ ਸੱਕ ਜਿਹਾ ਪਾਇਆ, ਪਰਮੇਸ਼ਰ ਦੀ ਜਿਹੜੀ ਭਗਤੀ ਕੀਤੀ ਹੈ ਇਸ ਕਰਦਾ ਸਕ ਪਾਇਆ ਬਾ ਦੂਜਾ ਨਹੀਂ ਪਾਇਆ, ਭਗਤੀ ਰੂਪੀ ਸਿਲ ਪਾਈ ਹੈ। ਭਾਉ ਭਾਠੀ ਮੈਂ ਪ੍ਰੇਮ ਸਮਾਨਾ, ਇਸ ਤਰ੍ਹਾਂ ਕਹਿੰਦੇ ਜਿਹੜੀ ਪ੍ਰੇਮ ਹੈ ਭੱਠੀ ਬਣਾਈ ਹੈ, ਇਹ ਜਿਹੜਾ ਪ੍ਰੇਮ ਹੈ ਇਸ ਤਰ੍ਹਾਂ ਇਹ ਸਮਾਉਣਾ ਸਮਾਇਆ ਹੈ। ਬ੍ਰਹਮ ਕੀ ਅਗਨ ਜਲਾਈ, ਭਾਉ ਨਾ ਸ਼ਰਧਾ ਦਾ ਸ਼ਰਧਾ ਰੂਪ ਭੱਠੀ ਬਣਾਈ ਹੈ, ਪ੍ਰੇਮ ਇਹਦੇ ਵਿੱਚ ਕਹਿੰਦੇ ਨਲੀ ਬਣਾਇਆ ਹੈ, ਬ੍ਰਹਮ ਅਭਿਆਸ ਦੀ ਅਗਨੀ ਜਲਨਾ ਕੀਤੀ ਹੈ। ਸਿੱਧੋ ਹਮ ਮਦ ਕੇ ਮਾਤੇ ਨਾਹੀ, ਇਹ ਸਿੱਧੋ ਇਸ ਤਰ੍ਹਾਂ ਜਿਵੇਂ ਜਿਹੜਾ ਤੁਸੀਂ ਨਸ਼ਾ ਸ਼ਰਾਬ ਦਾ ਦੱਸਦੇ ਹੈ, ਉਹਦੇ ਵਿੱਚ ਅਸੀਂ ਮਸਤ ਵਾਲੇ ਮਸਤ ਹੋਣ ਵਾਲੇ ਨਹੀਂ ਹਾਂ। ਜੋ ਮਤ ਵਾਲੇ ਮਦ ਕੇ ਮਾਤੇ, ਜਿਹੜੇ ਕਹਿੰਦੇ ਆ ਨਸ਼ੇ ਦੇ ਵਿੱਚ ਮਸਤ ਹੋਏ ਮਤ ਵਾਲੇ, ਕਮਲੇ ਹੋਏ ਹੋਏ ਪਏ ਰਹਿੰਦੇ ਆ। ਕਿਨ ਮਤ ਵਾਲੇ ਓ ਮਾਹੀ, ਕਿੰਨਾ ਅਕਲ ਵਾਲਿਆਂ ਵੱਲੋਂ ਆ, ਕਿਹੜੇ ਅਕਲਾਂ ਵਾਲਿਆਂ ਮਤ ਵਾਲਿਆਂ ਵਿੱਚ, ਮਤ ਬੁੱਧੀ ਵਾਲਿਆਂ ਵਿੱਚੋਂ, ਅਕਲ ਵਾਲਿਆਂ ਵਿੱਚੋਂ, ਸਭ ਬਿਲਕੁਲ ਬੇਅਕਲ ਹੈ, ਕਮਲੇ ਹਨ ਜਿਹੜੇ ਸ਼ਰਾਬਾਂ ਪੀਂਦੇ। ਰਹਾਉ ਸੁਰਤ ਨਲੀ ਭਾਉ ਬਾਸਨ ਕੀਨਾ, ਆ ਜਿਹੜੀ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਜਿਹੜੀ ਇਹ ਨਾਲੀ ਹੈ, ਜਿਹੜਾ ਭਾਉ ਹੈ ਇਹ ਬਾਸਨ ਜਿਹੜਾ ਭਾਂਡਾ ਹੈ ਉਹ ਬਣਾਇਆ ਹੈ। ਅੰਤਰ ਧਾਰ ਚੁਆਈ, ਅੰਤਰ ਮੁਖ ਬਿਰਤੀ ਕਰਨ ਰੂਪ ਕਹਿੰਦੇ ਇਸ ਤਰ੍ਹਾਂ ਇਹ ਧਾਰ ਚੁਆਉਣਾ ਕੀਤਾ। ਦਇਆ ਸੁਰਾਹੀ ਸਹਿਜ ਪਿਆਲਾ, ਜਿਹੜੀ ਦਇਆ ਕੀਤੀ ਇਹ ਸੁਰਾਹੀ ਬਣਾਈ ਹੈ, ਸ਼ਾਂਤੀ ਦਾ ਪਿਆਲਾ ਬਣਾਇਆ ਹੈ। ਗੁਰਮਤ ਪੀਵੋ ਭਾਈ, ਹੇ ਗੁਰੂ ਦੀ ਮਤ ਦੁਆਰਾ ਪ੍ਰਭੂ ਇਸ ਤਰ੍ਹਾਂ ਦਾ ਇਹ ਨਸ਼ਾ ਪੀਓ ਤੁਸੀਂ ਰਲ ਮਿਲ ਕੇ ਪ੍ਰੇਮ ਨਾਲ। ਗੁਰਮਤ ਨਾਮ ਫਿਰੈ ਮਤ ਵਾਲਾ, ਗੁਰੂ ਦੀ ਸਿੱਖਿਆ ਦੁਆਰਾ ਜਿਹੜਾ ਨਾਮ ਹੈ ਇਹਦੇ ਵਿੱਚ ਮਨੁੱਖ ਕਹਿੰਦੇ ਐਨ ਮਸਤ ਹੋਇਆ ਫਿਰ ਫਿਰਦਾ ਹੈ। ਇੱਕ ਰੰਗ ਮਹਿ ਖੇਲੈ, ਇੱਕੋ ਕਹਿੰਦੇ ਨਾਮ ਦੇ ਰੰਗ, ਪ੍ਰੇਮ ਦੇ ਰੰਗ ਦੇ ਵਿੱਚ ਖੇਲਦਾ ਰਹਿੰਦਾ ਹੈ। ਚਹ ਦੇਖਾ ਤਹ ਏਕ ਸਰੂਪੀ, ਜਿੱਥੇ ਉਹ ਦੇਖਦਾ ਉੱਥੇ ਇੱਕੋ ਇੱਕ ਵਾਹਿਗੁਰੂ ਦਾ ਸਰੂਪ ਹੀ ਦਿਸਦਾ ਹੈ। ਮਾਰਗ ਪਾਇਆ ਚੇਲੈ, ਇਸ ਤਰ੍ਹਾਂ ਮਨ ਰੂਪੀ ਚੇਲੇ ਨੂੰ ਉਹਨਾਂ ਨੇ ਗਿਆਨ ਦੇ ਰਸਤੇ, ਭਾਵ ਭਗਤੀ ਦੇ ਰਸਤੇ ਪਾਇਆ ਹੈ। ਇਸ ਤਰ੍ਹਾਂ ਵਾਹਿਗੁਰੂ ਦੀ ਪ੍ਰਾਪਤੀ ਦੇ ਰਸਤੇ ਪਾਇਆ, ਮਨ ਚੇਲੇ ਸੇਵਕ ਨੋ ਨਿਭੀ ਖੇਪ ਹਮਾਰੀ ਸਿੱਧੋ, ਸਿੱਧੋ ਇਸ ਤਰ੍ਹਾਂ ਦੀ ਜਿਹੜੀ ਖੇਪ ਹੈ ਸਾਡੀ ਜਿਹੜੀ ਉਹ ਨਿਭੀ ਕੇ ਪੂਰੀ ਹੋ ਗਈ ਹੈ, ਪੁੱਜ ਗਈ ਹੈ। ਅੱਠ ਪਹਿਰ ਲਿਵ ਲਾ ਕੇ, ਅੱਠੇ ਪਹਿਰ ਵਾਹਿਗੁਰੂ ਵਿੱਚ ਬਿਰਤੀ ਲੱਗੀ ਰਹਿੰਦੀ ਹੈ। ਨਾਨਕ ਦਾਸ ਤਹਾ ਮਤ ਵਾਲਾ, ਜੀ ਕਹਿੰਦੇ ਹੈ ਦਾਸ ਤਾਂ ਵੀ ਉਸ ਨਸ਼ੇ ਦਾ ਕਹਿੰਦੇ ਮਤ ਵਾਲਾ ਹੈ, ਉਸ ਨਸ਼ੇ ਵਿੱਚ ਕਹਿੰਦੇ ਮਸਤ ਹੋਇਆ ਹੋਇਆ ਰਹਿੰਦਾ ਹੈ। ਚਾਹੇ ਏਕ ਓਂਕਾਰ ਵਿਰਾਗੀ, ਜਿੱਥੇ ਕਹਿੰਦੇ ਇੱਕ ਓਂਕਾਰ ਵਾਹਿਗੁਰੂ ਹੈ, ਉਹਦੇ ਵਿੱਚ ਵਿਰਾਗਵਾਨ ਹੋ ਕੇ, ਸੰਸਾਰ ਤੋਂ ਬਰਕਤ ਹੋ ਕੇ ਉੱਪਰ ਉੱਠ ਕੇ ਦੋਹਰਾ ਅਸ ਪ੍ਰਕਾਰ ਕੇ ਬਚਨ ਸੁਣ, ਇਸ ਤਰ੍ਹਾਂ ਮਹਾਰਾਜ ਦੇ ਬਚਨ ਸੁਣ ਕੇ ਸਿੱਧ ਸਰਬ ਤੇ ਕਾਲ, ਸਾਰੇ ਸਿੱਧ ਸੀ ਉਸ ਸਮੇਂ, ਨਿਜ ਮਤ ਕੇ ਅਨੁਸਾਰ ਹੋਇ, ਆਪਣਾ ਮਤ ਹੈ ਉਹਦੇ ਅਨੁਸਾਰੀ ਜੀ ਹੋ ਕੇ ਸਾਰੇ ਸਿੱਧ, ਬੋਲੇ ਪਰਮ ਰਸਾਲ, ਬਹੁਤ ਹੀ ਕਹਿੰਦੇ ਰਸੀਲੇ ਜੇ ਹੋ ਕੇ ਬੜੇ ਸੋਹਣੇ ਢੰਗ ਨਾਲ ਪ੍ਰੇਮ ਪਿਆਰ ਨਾਲ ਬੋਲਣ ਬੋਲੇ ਹਨ। ਸਿੱਧਨ ਵਾਚ ਧਨ ਜੋਬਨ ਕੀ ਕਰੇ ਨ ਆਸਾ, ਸਾਰੇ ਸਿੱਧ ਮਿਲ ਕੇ ਕਹਿਣ ਲੱਗੇ ਹੇ ਗੁਰੂ ਨਾਨਕ ਸਾਹਿਬ ਜੀ, ਬਹੁਤੇ ਧਨ ਦੀ ਆਸਾ ਨਾ ਕਰੇ, ਬਹੁਤਾ ਜਾਨੀ ਪੁਣੇ ਦਾ ਵੀ ਇਹ ਮਾਣ ਜਾਣਾ ਕਰੇ, ਪਾਤਰੇ ਅੰਗ ਨ ਲਾਵੇ ਪਾਸਾ, ਜਿਹੜੀ ਪਰਾਈ ਇਸਤਰੀ ਹੈ ਸਾਨੂੰ ਆਪਣੇ ਨੇੜੇ ਲਾ ਕੇ ਅੰਗਾਂ ਨੂੰ ਨਾ ਛੋਹੇ, ਉਹਦੇ ਨਾਲ ਸੰਬੰਧ ਨਾ ਕਰੇ, ਨਾਦ ਬਿੰਦ ਘੱਟ ਭੀਤਰ ਧਰੈ, ਜਿਹੜਾ ਨਾਦ ਹੈ ਸ਼ਬਦ ਦੀ ਧੁਨ ਹੈ, ਅਤੇ ਇਸੇ ਤਰ੍ਹਾਂ ਜਿਹੜਾ ਬਿੰਦ ਹੈ ਵੀਰਜ ਹੈ, ਇਹਨੂੰ ਕਹਿੰਦੇ ਹਿਰਦੇ ਦੇ ਅੰਦਰ ਰੱਖੇ, ਆ ਬਿੰਦ ਨੂੰ ਗਿਰਨਾ ਦੇਵੇ, ਸ਼ਬਦ ਨੂੰ ਹਿਰਦੇ ਵਿੱਚ ਇਸ ਤਰ੍ਹਾਂ ਨਾਲ ਰੱਖੇ ਧਾਰ ਕੇ ਸ਼ਬਦ ਵਿੱਚ ਜੁੜਿਆ ਰਹੇ। ਤਿਸ ਕੀ ਸੇਵਾ ਪਰਬਤ ਚਰ, ਕਹਿੰਦੇ ਉਸ ਦੀ ਜਿਹੜੀ ਸੇਵਾ ਹੈ ਨਾ, ਇਹ ਜਿਹੜਾ ਪਰਬਤ ਨਾਲ ਸਿੱਧ ਹੈ, ਉਹ ਕਹਿੰਦੇ ਕਰਨ ਵਾਸਤੇ ਵਿਚਰੇਗਾ, ਤਿਆਰ ਹਮੇਸ਼ਾ ਕਰੇਗਾ। ਬੋਲੇ ਪਰਬਤ ਸਤ ਸਰੂਪ, ਜਿਹੜਾ ਪਰਮ ਪਰਬਤ ਨਾਥ ਸਿੱਧ ਹੈ, ਬੋਲੇ ਵੀ ਮਹਾਰਾਜ ਸਤ ਸਰੂਪ ਹੈ। ਉਹ ਜੋ ਪਰਮ ਤਤ ਮਹਿ ਰੇਖ ਨ ਰੂਪ, ਉਹ ਜਿਹੜਾ ਪਰਮ ਤਤ ਰੂਪ, ਉਹਦੇ ਵਿੱਚ ਕੋਈ ਰੇਖ ਨਹੀਂ ਹੈ, ਕੋਈ ਰੂਪ ਆਕਾਰ ਨਹੀਂ ਹੈ, ਚਿੰਨ ਚੱਕਰ ਤੋਂ ਬਾਰਾ ਹੈ। ਮਹੱਲਾ ਪਹਿਲਾ ਸੋ ਗ੍ਰਹਿ ਜੋ ਨਿਗ੍ਰਹ ਕਰੈ। ਇਸ ਤਰ੍ਹਾਂ ਫਿਰ ਈਸ਼ਰ ਨਾਸ ਨੇ ਕਿਹਾ ਕਿ ਮਹਾਰਾਜ ਦੱਸੋ, ਗ੍ਰਸਤੀ ਅਸਲੀ ਕਿਹੜਾ ਹੁੰਦਾ ਹੈ, ਜਾਂ ਗ੍ਰਸਤੀ ਦੀ ਰੀਤੀ ਮਰਜ਼ਾਦਾ ਕਿਹੜੀ ਕਿਹੋ ਜਿਹੀ ਚਾਹੀਦੀ ਹੈ, ਕਿਸ ਰੀਤੀ ਮਰਜ਼ਾਦਾ ਵਿੱਚ ਗ੍ਰਸਤੀ ਰਹੇ, ਉਹ ਆਪ ਦੱਸੋ ਆਪਣੇ ਮਤ ਅਨੁਸਾਰ। ਗੁਰੂ ਮਹਾਰਾਜ ਕਹਿੰਦੇ ਸੋ ਗ੍ਰਹਿ ਜੋ ਨਿਗ੍ਰਹ ਕਰੈ, ਐਵੇਂ ਈਸ਼ਰ ਨਾਲ ਸਿੱਧ, ਉਹ ਸਾਡੇ ਖਿਆਲਾਂ ਅਨੁਸਾਰ ਅਸਲੀ ਗ੍ਰਸਤੀ ਹੈ, ਜਿਹੜਾ ਨਿਗ੍ਰਹ ਕਰੇ, ਕਹਿੰਦੇ ਆਪਣੇ ਇੰਦਰੀਆਂ ਨੂੰ ਕੰਟਰੋਲ ਵਿੱਚ ਰੱਖੇ। ਆ ਏਕਾ ਨਾਰੀ ਜਤੀ ਹੋਈ ਪਰ ਨਾਰੀ ਧੀ ਵੈਣ ਵਿਖਾਉਣ, ਇਸ ਤਰ੍ਹਾਂ ਉਹ ਗ੍ਰਸਤੀ ਸਹੀ ਹੈ, ਜਿਹੜਾ ਮਾੜੇ ਪਾਸੇ ਤੋਂ ਆਪਣੇ ਗੁਣਿਆਂ ਨੂੰ ਕੰਟਰੋਲ ਵਿੱਚ ਰੱਖੇ, ਰੋਕ ਕੇ ਰੱਖੇ, ਵਰਤਿਆ ਰੂਪ ਨ ਭੇਖਾ ਨੇਤਰ, ਜਪ ਤਪ ਸੰਜਮ ਭੀਖਿਆ ਕਰ। ਇਸੇ ਤਰ੍ਹਾਂ ਜਪ ਕਰਨਾ, ਤਪ ਕਰਨਾ, ਸੰਜਮ ਰੱਖਣਾ, ਪਤ ਪਰਹੇਜ ਰੱਖਣਾ, ਸਰਵ ਪੁਰਖੀ ਨਾ ਹੋਣਾ, ਇਹੀ ਭਿਖਿਆ ਸ਼ਕਨੀ ਕਰੇ। ਪੁੰਨ ਦਾਨ ਕਾ ਕਰੈ ਸਰੀਰ, ਜਿਹੜਾ ਸਰੀਰ ਹੈ ਇਹਨੂੰ ਪੁੰਨ ਦਾਨ ਦਾ ਬਣਾ ਦੇਣਾ ਕਰੇ। ਜਿੰਨਾ ਚਿਰ ਸਰੀਰ ਆ ਉਨਾ ਚਿਰ ਸਰੀਰ ਦੇ ਨਾਲ ਪੁੰਨ ਦਾਨ ਹੀ ਕਰੀ ਜਾਵੇ। ਸੋ ਗਿਰਹੀ ਗੰਗਾ ਕਾ ਨੀਰ, ਐਸਾ ਜਿਹੜਾ ਗਿਰਹੀ ਗ੍ਰਸਤੀ ਹੁੰਦਾ ਸਾਡੇ ਖਿਆਲਾਂ ਅਨੁਸਾਰ, ਤਾਂ ਜਿਵੇਂ ਗੰਗਾ ਦਾ ਪਾਣੀ ਸ਼ੁੱਧ ਹੈ ਪਵਿੱਤਰ, ਉਹ ਗ੍ਰਸਤੀ ਸ਼ੁੱਧ ਪਵਿੱਤਰ ਹੁੰਦਾ ਹੈ। ਬੋਲੇ ਈਸ਼ਰ ਸਤ ਸਰੂਪ, ਮਹਾਰਾਜ ਬੋਲਦੇ ਆ ਵੀ ਈਸ਼ਰ ਨਾਥ ਜਿਹੜਾ ਵਾਹਿਗੁਰੂ, ਉਹ ਤਾਂ ਸਤ ਸਰੂਪ ਹੈ। ਪਰਮ ਤੰਤ ਮਹਿ ਰੇਖ ਨ ਰੂਪ, ਜਿਹੜਾ ਪਰਮ ਤੱਤ ਵਾਹਿਗੁਰੂ, ਉਹਦੇ ਵਿੱਚ ਰੂਪ ਰੇਖ ਨਹੀਂ ਹੈ, ਕੋਈ ਚੇਨ ਚੱਕਰ ਨਹੀਂ, ਆਕਾਰ ਨਹੀਂ ਹੈ। ਮਹੱਲਾ ਪਹਿਲਾ ਸੋ ਅਵਧੂਤੀ ਜੋ ਧੂਪੈ ਆਪ। ਫਿਰ ਗੋਰਖਨਾਥ ਬੋਲਿਆ ਕਿ ਮਹਾਰਾਜ ਤੁਸੀਂ ਕਿਹਨੂੰ ਅਦੁੱਤੀ ਕਹਿੰਦੇ, ਬ੍ਰਗਤ ਕਿਹਨੂੰ ਕਹਿੰਦੇ ਹੋ, ਸਮਝਦੇ ਹੋ? ਮਹਾਰਾਜ ਗੋਰਖਨਾਥ ਨੂੰ ਕਹਿੰਦੇ ਸੋ ਅਦੁੱਤੀ ਜੋ ਧੂਪੈ ਆ, ਉਹ ਸਾਡੇ ਮਤ ਅਨੁਸਾਰ ਅਦੁੱਤੀ ਹੈ, ਬ੍ਰਗਤ ਹੈ, ਤਿਆਗੀ ਹੈ, ਜੋ ਆਪਣੇ ਆਪਾਂ ਨੂੰ ਧੂਪੈ ਕੀ ਤੁਖਾ ਦੇਵੇ, ਯਾਨੀ ਆਪਾ ਪਾ ਹੰਕਾਰ ਨੂੰ ਸਾੜ ਦੇਵੇ। ਭਿਖਿਆ ਭੋਜਨ ਕਰੈ ਸੰਤਾਪ, ਇਸੇ ਤਰ੍ਹਾਂ ਜਿਹੜਾ ਭਿਖਿਆ ਭੋਜਨ ਕਰੈ, ਭਿਖਿਆ ਦਾ ਭੋਜਨ ਛਕੇ ਤੇ ਸੰਪਲੀ ਪ੍ਰਕਾਰ ਤਪ ਕਰੇ, ਜਾਂ ਨਾ ਰੂਪ ਭਿਖਿਆ ਦਾ ਭੋਜਨ ਕਰਕੇ ਇਸ ਤਰ੍ਹਾਂ ਭਲੀ ਪ੍ਰਕਾਰ ਤਪ ਕਰੇ। ਉਹ ਹੱਠ ਪੱਟਣ ਮੈਂ ਭਿਖਿਆ ਕਰੈ, ਉਹ ਹੱਠ ਕੀ ਹੈ ਪੁਨਾ, ਜਿਹੜਾ ਇਹ ਹਿਰਦਾ ਰੂਪੀ ਪਟਨ ਕੀ ਹੈ ਸ਼ਹਿਰ ਹੈ, ਇਹਦੇ ਵਿੱਚ ਨਾਮ ਦੀ ਭਿਖਿਆ ਲੈਣਾ ਕਰੇ, ਹਿਰਦੇ ਵਿੱਚ ਕਰਕੇ ਨਾਮ ਜਪੇ। ਸੋ ਅਵਧੂਤੀ ਸ਼ਿਵਪੁਰ ਚੜ੍ਹੈ, ਇਹੋ ਜਿਹਾ ਜਿਹੜਾ ਅਵਧੂਤੀ ਹੈ, ਬਰਕਤ ਹੈ, ਉਹ ਜਿਹੜੀ ਸ਼ਿਵਜੀ ਦੀ ਪੁਰੀ ਹੈ, ਦਸਵਾਂ ਦੁਆਰ ਜਾਂ ਕਲਿਆਣਪੁਰ, ਜਿਹੜਾ ਵਾਹਿਗੁਰੂ ਕਲਿਆਣ ਸਰੂਪ ਹੈ, ਉਹਦੀ ਬਿਰਤ ਪੂਰੀ ਅੰਤਰਮੁਖ ਬਿਰਤੀ ਹੈ, ਉਹਦੇ ਵਿੱਚ ਉੱਚਾ ਕੀ ਚੜ ਜਾਂਦਾ, ਇਸਤਤ ਹੋ ਜਾਂਦਾ ਹੈ। ਬੋਲਾ ਗੋਰਖ ਸਤ ਸਰੂਪ, ਮਹਾਰਾਜ ਬੋਲਦੇ ਹਨ ਹੇ ਗੋਰਖਨਾਥ, ਜਿਹੜਾ ਵਾਹਿਗੁਰੂ, ਉਹ ਤਾਂ ਸਤ ਸਰੂਪ ਹੈ। ਪਰਮ ਤੰਤ ਮਹਿ ਰੇਖ ਨ ਰੂਪ, ਪਰਮ ਤੱਤ ਹੈ, ਯਥਾਰਥ ਰੂਪ ਹੈ, ਉਸਦੇ ਵਿੱਚ ਕੋਈ ਰੇਖ ਨਹੀਂ ਹੈ, ਕੋਈ ਲਕੀਰ ਨਹੀਂ ਹੈ, ਚਿੰਨ ਨਹੀਂ ਹੈ, ਨਾ ਕੋਈ ਉਹਦਾ ਰੂਪ ਹੈ, ਆਕਾਰ ਹੈ। ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ। ਹਾਂ, ਫਿਰ ਗੋਪੀ ਚੰਦ ਬੋਲਿਆ, ਕਹਿੰਦੇ ਮਹਾਰਾਜ ਉਦਾਸੀ ਕਿਹੜਾ ਹੈ ਤੁਹਾਡੇ ਖਿਆਲਾਂ ਅਨੁਸਾਰ? ਮਹਾਰਾਜ ਕਹਿੰਦੇ ਗੋਪੀ ਚੰਦ, ਉਹ ਉਦਾਸੀ ਹੈ ਸਾਡੇ ਖਿਆਲਾਂ ਦਾ, ਜਿਹੜਾ ਕਹਿੰਦੇ ਹਮੇਸ਼ਾ ਜਿਹੜਾ ਉਦਾਸ ਹੋਣਾ ਸੰਸਾਰ ਤੋਂ ਉਪਰਾਮ ਰਹਿਣਾ ਇਹਦੀ ਪਾਲਣਾ ਕਰੇ ਕਰੇ ਰਹਿੰਦਾ ਹਮੇਸ਼ਾ ਉਪਰਾਮ ਰਹੇ ਅਰਧ ਉਰਧ ਕਰੇ ਨਿਰੰਜਨ ਵਾਸ ਜਦੋਂ ਕਹਿੰਦੇ ਜਿਹੜਾ ਸਵਾਸ ਅਰਧ ਹੇਠਾਂ ਨੂੰ ਜਾਏ ਅੰਦਰ ਨੂੰ ਜਾਵੇ ਉਦੋਂ ਵੀ ਨਿਰੰਜਨ ਵਿੱਚ ਵਾਸਾ ਕਰੇ ਨਿਰੰਜਨ ਦੇ ਵਿੱਚ ਹੀ ਨਾਮ ਵਿੱਚ ਹੀ ਜੁੜੇ ਜਦੋਂ ਉਰਧ ਉੱਪਰ ਨੂੰ ਸਵਾਸ ਆਏ ਉਦੋਂ ਵੀ ਨਿਰੰਜਨ ਵਿੱਚ ਵਾਸਾ ਕਰੇ ਜਾਂ ਅਰਧ ਉਰਧ ਹੇਠਾਂ ਉੱਤੇ ਲੋਕ ਪਰਲੋਕ ਵਿੱਚ ਹਰ ਪਾਸੇ ਵਾਹਿਗੁਰੂ ਨੂੰ ਜਾਣ ਕੇ ਉਹਦੇ ਵਿੱਚ ਕਹਿੰਦੇ ਸ਼ੁਰ ਸਰੂਪ ਦੇ ਵਿੱਚ ਨਿਵਾਸ ਕਰੇ ਉਹਦੇ ਵਿੱਚ ਟਿਕੇ ਚੰਦ ਸੂਰਜ ਕੀ ਪਾਏ ਗੰਢ ਚੰਦਰਮਾ ਵੱਤ ਜਿਹੜਾ ਬੈਰਾਗ ਹੈ ਸੂਰਜ ਵਾਂਗ ਜਿਹੜਾ ਵਿਵੇਕ ਹੈ ਇਹਨਾਂ ਦੇ ਦੋਹਾਂ ਰਾਹੀਂ ਕਹਿੰਦੇ ਪਰਮੇਸ਼ਰ ਦੇ ਨਾਲ ਗੰਢ ਪਾਵੇ ਬੈਰਾਗ ਅਤੇ ਵਿਵੇਕ ਰਾਹੀਂ ਪਰਮੇਸ਼ਰ ਦੇ ਨਾਮ ਦੇ ਵਿੱਚ ਗੰਢ ਪਾਵੇ ਉਹਦੇ ਨਾਲ ਮਿਲਾਪ ਕਰੇ ਜੁੜਿਆ ਰਹੇ ਇਸ ਉਦਾਸੀ ਕਾ ਪੜੈ ਨ ਕੰਧ ਜਿਹੜਾ ਉਦਾਸੀ ਹੈ ਨਾ ਉਪਰਾਮ ਹੋਇਆ ਹੋਇਆ ਉਹਦਾ ਕੰਧ ਕੀ ਹੈ ਜਿਹੜਾ ਸਰੀਰ ਹੈ ਮੁੜ ਕੇ ਕਹਿੰਦੇ ਨਹੀਂ ਪੜਦਾ ਨਹੀਂ ਡਿੱਗਦਾ ਜੁਨੀਆਂ ਵਿੱਚ ਨਹੀਂ ਪੈਂਦਾ ਹੈ ਬੋਲੇ ਗੋਪੀ ਚੰਦ ਸਤ ਸਰੂਪ ਨਾਨਕ ਸਾਹਿਬ ਜੀ ਬੋਲਦੇ ਹੈ ਗੋਪੀ ਚੰਦ ਉਹ ਵਾਹਿਗੁਰੂ ਸਤ ਸਰੂਪ ਹੈ ਪਰਮ ਤੰਤ ਮੈਂ ਹਰੇਖ ਨ ਰੂਪ ਉਹ ਜਿਹੜਾ ਪਰਮ ਤੱਤ ਰੂਪ ਹੈ ਉਹਦੇ ਵਿੱਚ ਕੋਈ ਰੂਪ ਰੇਖ ਨਹੀਂ ਹੈ ਉਹਦੇ ਵਿੱਚ ਜਿਹੜਾ ਜੁੜਿਆ ਰਹਿੰਦਾ ਉਹਦਾ ਰੂਪ ਹੋਇਆ ਰਹਿੰਦਾ ਉਹ ਅਸਲੀ ਉਦਾਸੀ ਹੈ ਮਹੱਲਾ ਪਹਿਲਾ ਸੋ ਪਾਖੰਡੀ ਜੇ ਕਾਇਆ ਪਖਾਲੇ ਫਿਰ ਚਰਪਟਨਾਥ ਬੋਲਿਆ ਕਿ ਮਹਾਰਾਜ ਕਹਿੰਦੇ ਇੱਕ ਪਖੰਡੀ ਮਤ ਹੈ ਉਹੀ ਜਿਹੜਾ ਪਾਪਾਂ ਨੂੰ ਖੰਡ ਦੇਵੇ ਟੋਟੇ ਟੋਟੇ ਕਰ ਦੇਵੇ ਉਹ ਹੈ ਪਖੰਡੀ ਮਤ ਵਾਲਾ ਫਿਰ ਮਹਾਰਾਜ ਨੂੰ ਕਹਿੰਦੇ ਵੀ ਪਖੰਡੀ ਮਤ ਕਿਹੜਾ ਹੈ ਸਹੀ ਗੁਰੂ ਮਹਾਰਾਜ ਕਹਿੰਦੇ ਸੋ ਪਾਖੰਡੀਏ ਚਰਵਣ ਨਾਲ ਉਹ ਪਾਪਾਂ ਨੂੰ ਖੰਡਣ ਵਾਲਾ ਪਖੰਡੀ ਮਤ ਦਾ ਧਾਰ ਨਹੀਂ ਹੈ ਜਿਹੜਾ ਕਾਇਆ ਨੂੰ ਦੇਹ ਨੂੰ ਧੋ ਕੇ ਧੋ ਦਿੰਦਾ ਹੈ ਸ਼ੁੱਧ ਰੱਖਦਾ ਹੈ ਬੁੱਧੀ ਨੂੰ ਪਖਾਲ ਦਿੰਦਾ ਨਾਮ ਜਲ ਨਾਲ ਸਵੱਛ ਕਰ ਲੈਂਦਾ ਹੈ ਕਾਇਆ ਕੀ ਅਗਨ ਬ੍ਰਹਮ ਪਰ ਜਾਲੇ ਇਸੇ ਤਰ੍ਹਾਂ ਅਗਨ ਕਾਇਆ ਕੀ ਅਗਨ ਬ੍ਰਹਮ ਪਰ ਜਾਲੇ ਇਹ ਕਾਇਆ ਦੀ ਜਿਹੜੀ ਦੇਹ ਅਧਿਆਸ ਹੈ ਕਾਇਆ ਦਾ ਦੇਹ ਅਧਿਆਸ ਹੈ ਇਹ ਬ੍ਰਹਮ ਦੀ ਅਗਨੀ ਦੇ ਨਾਲ ਉਸਨੂੰ ਕਹਿੰਦੇ ਚੰਗੀ ਤਰ੍ਹਾਂ ਜਾਲਦੇ ਦੇਹ ਅਧਿਆਸ ਨੂੰ ਬ੍ਰਹਮ ਅਗਨ ਨਾਲ ਖਤਮ ਕਰ ਦੇਵੇ ਸੁਪਨਾ ਬਿੰਦ ਨ ਦੇਈ ਝਰਨਾ ਇਹ ਸੁਪਨ ਰੂਪ ਸੰਸਾਰ ਦੇ ਵਿੱਚ ਕਦੇ ਵੀ ਜਿਹੜਾ ਉਹ ਫੁਰਨਾ ਆਉਣ ਰੂਪ ਹੈ ਬਿੰਦ ਝਰਨਾ ਨਾ ਦੇਵੇ ਜਾਂ ਸੁਪਨੇ ਦੇ ਵਿੱਚ ਵੀ ਜਿਹੜਾ ਕੋਈ ਬਿੰਦ ਹੈ ਵੀਰਜ ਹੈ ਕਹਿੰਦੇ ਇਸ ਤਰ੍ਹਾਂ ਝਰਨਾ ਨ ਗਿਰਨਾ ਦੇਵੇ ਤਿਸ ਪਾਖੰਡੀ ਜਰਾ ਨ ਮਰਨਾ ਇਹੋ ਜਿਹੜਾ ਪਖੰਡੀ ਮਤ ਦਾ ਧਾਰਨੀ ਕੋਈ ਹੈ ਉਹਨੂੰ ਨਾ ਕਦੇ ਬੜੇਪਾ ਹੁੰਦਾ ਹੈ ਨਾ ਉਹਦਾ ਕਿਤੇ ਫਿਰ ਮਰਨਾ ਹੁੰਦਾ ਹੈ ਬੋਲੇ ਚਰਪਟ ਸਤ ਸਰੂਪ ਨਾਨਕ ਸਾਹਿਬ ਜੀ ਬੋਲਦੇ ਹੈ ਵੀ ਚਰਪਟ ਨਾਥ ਜਿਹੜਾ ਵਾਹਿਗੁਰੂ ਉਹ ਸਤ ਸਰੂਪ ਹੈ ਪਰਮ ਤੰਤ ਮੈਂ ਹਰੇਖ ਨ ਰੂਪ ਪਰਮ ਤੱਤ ਰੂਪ ਹੈ ਯਥਾਰਥ ਰੂਪ ਸਿਧਾਰਥ ਰੂਪ ਉਹਦੇ ਵਿੱਚ ਕੋਈ ਰੇਖ ਲਕੀਰ ਨਹੀਂ ਹੈ ਕੋਈ ਚਿੰਨ੍ਹ ਨਹੀਂ ਹੈ ਕੋਈ ਉਹਦਾ ਆਕਾਰ ਨਹੀਂ ਹੈ ਉਸ ਵਿੱਚ ਜੁੜੇ ਹੋਏ ਜਿਹੜਾ ਕੋਈ ਹੈ ਉਹ ਸ੍ਰੀ ਪਖੰਡੀ ਮਤ ਵਾਲਾ ਹੈ ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਇਸ ਤਰ੍ਹਾਂ ਫਿਰ ਪਰ ਸ੍ਰੀ ਨਾਥ ਕਹਿਣ ਲੱਗਿਆ ਮਹਾਰਾਜ ਤੁਸੀਂ ਬੈਰਾਗੀ ਕਿਹਨੂੰ ਕਹਿੰਦੇ ਹੋ ਤਾਂ ਮਹਾਰਾਜ ਕਹਿੰਦੇ ਹੈ ਪਰ ਸ੍ਰੀ ਨਾਥ ਉਹ ਸਾਡੇ ਖਿਆਲਾਂ ਅਨੁਸਾਰ ਬੈਰਾਗੀ ਹੈ ਵਿਰਾਗਮਾਨ ਹੈ ਜਿਹੜਾ ਸੰਸਾਰ ਵੱਲੋਂ ਬਿਰਤੀ ਨੂੰ ਉਲਟਾ ਕੇ ਬ੍ਰਹਮ ਦੇ ਵਿੱਚ ਲਾ ਕੇ ਰੱਖੇ ਗਗਨ ਮੰਡਲ ਮਹਿ ਰੂਪੈ ਥੰਮ ਜਿਹੜਾ ਗਗਨ ਮੰਡਲ ਹੈ ਦਸਵਾਂ ਦੁਆਰ ਹੈ ਇਹਦੇ ਵਿੱਚ ਸਮਕੀ ਜਿਹੜੇ ਪ੍ਰਾਣ ਹੈ ਸਮਕੀ ਜਿਹੜਾ ਮਨ ਹੈ ਇਹਨੂੰ ਰੋਪ ਕੇ ਰੱਖੇ ਟਕਾ ਕੇ ਰੱਖੇ ਲਾ ਕੇ ਰੱਖੇ ਦਸਵੇਂ ਦੁਆਰ ਵਿੱਚ ਜਾਂ ਅਫੁਰ ਸੂਰਜ ਦਾ ਕਦਾਕਾਸ਼ ਰੂਪ ਉਹਦੇ ਵਿੱਚ ਮਨ ਨੂੰ ਪ੍ਰਾਣਾ ਨੂੰ ਇਸ ਤਰ੍ਹਾਂ ਰੋਕ ਕੇ ਰੱਖੇ, ਟਿਕਾ ਕੇ ਰੱਖੇ। ਅਹਨਿਸ ਅੰਤਰ ਰਹੇ ਤੇ ਰਾਹ ਧਿਆਨ, ਰਾਤ ਇਸ ਤਰ੍ਹਾਂ ਅੰਤਰਮੁਖ ਹੋ ਕੇ ਧਿਆਨ ਦੇ ਵਿੱਚ ਜੁੜਿਆ ਰਹੇ। ਤੇ ਬੈਰਾਗੀ ਸਤ ਸਮਾਨ, ਉਹ ਜਿਹੜਾ ਵੈਰਾਗੀ ਹੈ ਨਾ, ਬੈਰਾਗ ਬੁਨ ਪੁਰਸ਼ ਆ, ਉਹ ਤਾਂ ਸਤਸਰੂਪ ਦੇ ਸਮਰ ਸਦਰਸੀ ਹੈ, ਬਰਾਬਰੀ ਹੈ। ਬੋਲੇ ਭਰਥਰ ਸਤ ਸਰੂਪ, ਨਾਨਕ ਸਾਹਿਬ ਜੀ ਬੋਲਦੇ ਭਰਥਰੀ ਨਾਥਾ, ਉਹ ਤਾਂ ਸਤ ਦਾ ਸਰੂਪ ਹੀ ਹੈ। ਪਰਮ ਤੰਤ ਮਹਿਰੇਖ ਨਰੂਪ, ਜਿਹੜਾ ਪਰਮ ਤੰਤ ਹੈ ਜਿਸ ਦੇ ਵਿੱਚ ਕੋਈ ਲਕੀਰ ਨਹੀਂ, ਕੋਈ ਰਕਾਰ ਨਹੀਂ, ਉਸਦਾ ਸਰੂਪ ਹੀ ਹੈ ਸਭ ਰਾਗੀ। ਦੋਹਰਾ ਸਭ ਸਿੱਧਨ ਕੇ ਮਤਨ ਕੋ, ਸਾਰੇ ਜਿਹੜੇ ਸਿੱਧ ਇਹਨਾਂ ਦੇ ਜਿਹੜੇ ਕੋਈ ਮਤ ਹਨ। ਸ੍ਰੀ ਗੁਰ ਸੂਰਜ ਗਿਆਨ, ਗੁਰੂ ਮਹਾਰਾਜ ਦਾ ਜਿਹੜਾ ਗਿਆਨ ਹੈ ਸੂਰਜ ਮਤ ਹੈ। ਭਨੇ ਬਚਨ ਤੇ ਪ੍ਰਤ ਤਬੈ, ਉਹਨਾਂ ਦੇ ਤਾਂ ਹੀ ਗੁਰੂ ਮਹਾਰਾਜ ਦੇ ਮਹਾਰਾਜ ਨੇ ਬਚਨ ਕਹੇ ਹਨ। ਨਿਜ ਮਤ ਕਰੁਣਾ ਖਾਨ, ਆਪਣੀ ਮਤ ਅਨੁਸਾਰ ਕਿਰਪਾ ਦੇ ਖਾਨ ਸਤਿਗੁਰੂ ਜੀ ਨੇ, ਜਿਵੇਂ ਸਿੱਧਾਂ ਦੇ ਆਪੋ ਆਪਣੇ ਮਤ ਹੈ, ਆਪੋ ਆਪਣੀ ਸਿੱਖਿਆ ਹੈ। ਗੁਰੂ ਮਹਾਰਾਜ ਸੂਰਜ ਦਾ ਮਹਾਰਾਜ ਦਾ ਗਿਆਨ ਸੂਰਜ ਮਤ ਹੈ। ਉਹ ਕਹਿੰਦੇ ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਦੇ ਮਤ ਅਨੁਸਾਰ, ਉਹ ਜੋ ਸੀ ਆਪਣੇ ਮਤ ਅਨੁਸਾਰ, ਫਿਰ ਬਚਨ ਕਹੇ ਉਹਨਾਂ ਨੂੰ। ਮਹੱਲਾ ਪਹਿਲਾ, ਸ੍ਰੀ ਗੁਰੂ ਜੀ ਵਾਚ, ਮਹੱਲਾ ਪਹਿਲਾ ਕਿਉਂ ਮਰੈ ਮੰਦਾ। ਆਪ ਹੀ ਸਵਾਲ ਕਰਦੇ ਹੈ ਵੀ ਸਿੱਧ ਕਹਿਣ ਲੱਗੇ, ਮਾਰਾ ਮੰਦਾ ਮੰਦਾ ਸੁਭਾਅ ਕਿਵੇਂ ਮਰ ਸਕਦਾ ਹੈ, ਜੀਵਨ ਦੀ ਜੁਗਤੀ ਕਿਹੜੀ ਅਸਲੀ। ਕੰਨ ਪੜਾਏ ਕਿਆ ਖਾਜੈ ਭੁਗਤ, ਇਸ ਤਰ੍ਹਾਂ ਕੰਨ ਜੇ ਪੜਾ ਕੇ ਤੇ ਫਿਰ ਕਿਹੜੇ ਭੁਗਤ, ਕਿਹੜਾ ਚੂਰਮਾ ਖਾਣਾ ਚਾਹੀਦਾ ਹੈ। ਆਸਤ ਨਾਸਤ ਏਕੋ ਨਾਉ, ਮਹਾਰਾਜ ਕਹਿੰਦੇ ਵੀ ਆਸਤ ਨਾਸਤ ਏਕੋ ਨਾਉ, ਇੱਕ ਜਿਹੜਾ ਨਾਉ ਨਾਉ ਰੂਪ ਸੰਸਾਰ ਇਹਨੂੰ ਨਾਸ ਨਾਸ ਰੂਪ ਜਾਣੇ, ਅਤੇ ਹਮੇਸ਼ਾ ਜਿਹੜਾ ਵਾਹਿਗੁਰੂ ਦਾ ਆਸਤਕ ਬਣਿਆ ਰਹੇ, ਵਾਹਿਗੁਰੂ ਦੇ ਉੱਪਰ ਆਸਤਕ ਭਾਵਨਾ ਰੱਖੇ, ਨਾਮ ਰੂਪ ਸੰਸਾਰ ਨੂੰ ਨਾਸ ਰੂਪ ਜਾਣੇ, ਇਸ ਤਰ੍ਹਾਂ ਮੰਦਾ ਸੁਭਾਅ ਫਿਰ ਮਰ ਜਾਂਦਾ ਹੈ। ਕੌਣ ਸੁਅੱਖਰ ਜਿਤ ਰਹਿ ਹਿਆਉ, ਕਿਹੜਾ ਉਪਦੇਸ਼ ਹੈ, ਅੱਖਰ ਹੈ ਜਿਸ ਕਰਕੇ ਜਿਹੜਾ ਹਿਰਦਾ ਉਹਦੇ ਵਿੱਚ ਮਨ ਟਿਕਿਆ ਰਹੇ। ਧੂਪ ਛਾਪ ਜੇ ਸਮ ਕਰ ਸਹਿ, ਗੁਰੂ ਮਹਾਰਾਜ ਕਹਿੰਦੇ ਵੀ ਜਿਹੜੀ ਧੁੱਪ ਤੇ ਛਾਂ, ਦੁੱਖ ਤੇ ਸੁੱਖ ਹੈ, ਜੇ ਇਹਨਾਂ ਨੂੰ ਸਮਾਨ ਕਰਕੇ ਜੇ ਸਹਾਰ ਲਵੇ, ਤਾਂ ਨਾਨਕ ਆਖੇ ਗੁਰ ਕੋ ਕਹੇ। ਕਹਿੰਦੇ ਫਿਰ ਜਿਹੜਾ ਗੁਰੂ ਕਾ ਕਿਹਾ ਹੋਇਆ ਨਾ ਉਹਨੂੰ ਆਖਣਾ ਕਰੇ, ਉਹ ਮਨ ਟਿਕਿਆ ਰਹਿੰਦਾ ਹੈ। ਛੇ ਵਰਤਾਰੇ ਵਰਤਹਿ ਭੂਤ, ਜਿਹੜੇ ਛੇ ਵਰਤਾਰੇ ਹੈ, ਜਿਹੜੇ ਛੇ ਪੰਥਾਂ ਦੇ ਲੋਕ, ਯੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਦਰਵੇਸ਼, ਛੇਵਾਂ ਜਾਨਾ ਮੀਨਕਾ ਵਿਪਰਕਾ ਜਾਮਾ ਮੀਨਾ ਮੇਘ, ਇਹ ਜਿਹੜੇ ਛੇ ਵਰਤਾਰੇ ਛੇ ਵਰਤਰੇ ਹੈ, ਛੇ ਹਿੱਸੇ ਹਨ ਖੱਟ ਦਰਸ਼ਨਾਂ ਦੇ, ਛੇ ਪੰਥਾਂ ਦੇ, ਇਹਨਾਂ ਵਿੱਚ ਪੂਜ ਕੇ ਪਵਿੱਤਰ ਹੋ ਕੇ ਵਰਤੇ, ਸ਼ੁੱਧ ਹੋ ਕੇ ਵਰਤੇ। ਨਾ ਸੰਸਾਰੀ ਨਾ ਅਵਧੂਤ, ਫਿਰ ਇਸੇ ਤਰ੍ਹਾਂ ਨਾ ਸੰਸਾਰੀ ਨਾ ਅਵਧੂਤ, ਜਿਵੇਂ ਸੰਸਾਰੀ ਲੋਕ ਮੋਹ ਮਮਤਾ ਵਿੱਚ ਫਸੇ ਹੋਏ, ਸੰਸਾਰੀ ਨਾ ਹੋਵੇ, ਮੋਹ ਮਮਤਾ ਵਿੱਚ ਨਾ ਫਸਿਆ ਹੋਵੇ, ਅਤੇ ਨਾ ਹੀ ਅਧੂਤ ਪੁਣੇ ਦਾ ਬਰਗਤ ਪੁਣੇ ਦਾ ਕੋਈ ਮਾਣ ਹੋਵੇ ਵੀ ਮੈਂ ਬਹੁਤ ਵੱਡਾ ਤਿਆਗੀ ਵਿਰਾਗੀ ਹਾਂ। ਨਿਰੰਕਾਰ ਜੋ ਰਹਿ ਸਮਾਇਆ, ਹਮੇਸ਼ਾ ਨਿਰਾਕਾਰ ਸਰੂਪ ਦੇ ਵਿੱਚ ਇਸ ਤਰ੍ਹਾਂ ਸਮਾਇਆ ਰਹਿੰਦਾ ਹੈ। ਕਾਹੇ ਭਿਖਿਆ ਮੰਗਣ ਜਾਏ, ਕਿਸ ਵਾਸਤੇ ਦਰਾਂ ਦਰਾਂ ਦੇ ਅੱਗੇ ਭਿਖਿਆ ਮੰਗਣ ਜਾਂਦਾ, ਉਹ ਤਾਂ ਤ੍ਰਿਪਤ ਰਹਿੰਦਾ ਹਮੇਸ਼ਾ। ਨਾਨਕ ਬੋਲੇ ਸਤ ਸਰੂਪ, ਮਹਾਰਾਜ ਜੀ ਬੋਲੇ ਆ ਵੀ ਸਿੱਧੋ ਵਾਹਿਗੁਰੂ ਸਤ ਸਰੂਪ ਹੈ। ਪਰਮ ਤੰਤ ਮਹਿਰੇਖ ਨਰੂਪ, ਪਰਮ ਤੱਤ ਰੂਪ ਸਿਧਾਂਤ ਰੂਪ, ਉਹਦੇ ਵਿੱਚ ਰੇਖ ਰੂਪ ਨਹੀਂ ਹੈ। ਕਾਹੇ ਭਿਖਿਆ ਮੰਗਣ ਜਾਏ, ਇੱਥੋਂ ਤੱਕ ਤਾਂ ਇਹ ਰਾਮਕਲੀ ਦੀ ਵਾਰ ਦੇ ਵਿੱਚ ਬਾਣੀ ਆਉਂਦੀ ਹੈ, ਨਾਨਕ ਬੋਲੇ ਸਤ ਸਰੂਪ ਪਰਮ ਤੰਤ ਮਹਿਰੇਖ ਨਰੂਪ, ਇਹ ਭਾਈ ਬੰਨੋ ਵਾਲੇ ਵਾਲੇ ਸਰੂਪ ਦੇ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵੀ ਇਹ ਸਲੋਕ ਆਉਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਆਉਂਦਾ ਸਮਝਣਾ। ਦੋਹਰਾ ਸੁਣ ਕੇ ਸਿੱਧ ਤੂਸ਼ਨ ਪਏ, ਗੁਰੂ ਮਹਾਰਾਜ ਤੋਂ ਬਚਨ ਸੁਣ ਕੇ ਜਿੰਨੇ ਸਿੱਧ ਨਾਥ ਹੈ ਸਾਰੇ ਚੁੱਪ ਚਾਪ ਹੋ ਗਏ। ਬੋਲੇ ਬਾਹਰ ਨ ਕੋਈ, ਨਹੀਂ ਬਿਲਕੁਲ ਕੋਈ ਬੋਲਿਆ ਚੱਲਿਆ ਹੈ, ਚਰਚਾ ਮੈਂ ਹਾਰਤ ਨਹੀਂ। ਸਾਰੇ ਸਮਝਦੇ ਆ ਵੀ ਮਹਾਰਾਜ ਤਾਂ ਗਿਆਨ ਚਰਚੀਆਂ ਕਰਦਿਆਂ ਨਹੀਂ ਹਾਰਦੇ ਹਨ। ਸਮਝਤ ਭੇ ਮਨ ਸੋਏ, ਸਾਰਿਆਂ ਸਿੱਧਾਂ ਨੇ ਆਪੋ ਆਪਣੇ ਮਨਾਂ ਵਿੱਚ ਸਮਝ ਲਿਆ ਵੀ ਇਹਨਾਂ ਨਾਲ ਜੇ ਗਿਆਨ ਚਰਚਾ ਕਰੀਏ ਤੇ ਮਹਾਰਾਜ ਨਹੀਂ ਹਾਰਨਗੇ। ਸੋਰਠਾ ਜੇ ਅਤ ਉੱਤਮ ਨਾਥ, ਜਿਹੜੇ ਕੋਈ ਸਿੱਧਾਂ ਵਿੱਚੋਂ ਚੰਗੇ ਉੱਤਮ ਉੱਤਮ ਨਾਥ ਸੀ, ਮਗਨ ਧਿਆਨ ਮਹਿਤਾਬ ਰਹੇ, ਉਹ ਤਾਂ ਸਾਰੇ ਆਪੋ ਆਪਣੇ ਧਿਆਨ ਦੇ ਵਿੱਚ ਹੀ ਮਸਤ ਰਹੇ, ਲੀਨ ਰਹੇ ਹੈ। ਬੋਲੇ ਤਿੰਨ ਕੇ ਸਾਥ, ਫਿਰ ਉਹ ਜਿਹੜੇ ਚੁੱਪ ਬੈਠੇ ਮਗਨ ਬੈਠੇ ਰਹੇ ਉਹਨਾਂ ਦੇ ਸਾਥ ਗੁਰੂ ਨਾਨਕ ਸਾਹਿਬ ਜੀ ਆ ਬੋਲੇ। ਸ੍ਰੀ ਗੁਰ ਮੋਦ ਵਡਾਏ, ਗੁਰੂ ਮਹਾਰਾਜ ਬਹੁਤ ਹੀ ਖੁਸ਼ੀ ਵਧਾ ਕੇ ਪ੍ਰਸੰਨਤਾ ਵਧਾ ਕੇ ਉਹਨਾਂ ਸਾਥੀਆਂ ਬੋਲੇ। ਕਬਿਤ ਆਸਨ ਕੋ ਲਾਏ, ਬੈਸੇ ਵਾਸ ਨਾ ਹਿਰਦੇ ਕੇ ਬੀਚ, ਆਸਨ ਜਾ ਲਾ ਕੇ ਤੂੰ ਬੈਠਿਆ ਹੋਇਆ, ਤੇਰੇ ਹਿਰਦੇ ਵਿੱਚ ਕੋਈ ਆਸਾ ਨੀ ਕਿਸੇ ਤਰ੍ਹਾਂ ਦੀ। ਐਸੇ ਘੁੱਗੂ ਨਾਥ ਸੰਗ ਬੋਲੇ ਹੈ ਸੁਣਾਏ ਕੇ, ਇਸ ਤਰ੍ਹਾਂ ਜਿਹੜਾ ਘੁੱਗੂ ਨਾਥ ਬੈਠਾ ਸੀ ਇਹਨੂੰ ਸੁਣਾ ਕੇ ਮਹਾਰਾਜ ਬੋਲੇ ਹੈ ਵੀ ਬੜਾ ਵਧੀਆ ਆਸਣ ਲਾ ਕੇ ਬੈਠੇ, ਤੇਰੇ ਬੰਦਰ ਕਹਿੰਦੇ ਕੋਈ ਆਸਾ ਨਹੀਂ ਹੈ। ਮੋਨ ਕੈਸੇ ਸਾਦੀ, ਕੌਣ ਮੱਤ ਕੇ ਅਰਾਧੀ, ਕਹਿੰਦੇ ਕੁਨੂੰ ਨਾਦ ਕਿਸ ਤਰ੍ਹਾਂ ਤੂੰ ਚੁੱਪ ਦੀ ਧਾਰਨ ਕੀਤੀ ਹੈ, ਕਿਹੜੇ ਮਤ ਦੀ ਅਨੁਸਾਰ ਤੂੰ ਅਰਾਧਨਾ ਕਰਨ ਵਾਲਾ ਹੈ। ਪੁੱਤਰ ਨਾ ਕਹਿਓ ਸੁਣਿਓ ਮਨ ਤੇ ਉਠਾਏ ਕੇ, ਆਪਣੇ ਮਨ ਵਿੱਚ ਫੁਰਨਾ ਜਾ ਉਠਾ ਕੇ, ਨਾ ਕੋਈ ਤੂੰ ਕਹਿੰਦੇ ਪ੍ਰਸ਼ਨ ਕਿਹਾ ਹੈ, ਨਾ ਉੱਤਰ ਕੋਈ ਸੁਣਿਆ ਤੇ ਨਾ ਕਹਿਆ ਹੈ ਤੈਨੇ। ਆਛੋ ਲੱਗ ਦਰਸ਼ਨ ਮਰਮ ਨਾ ਜਾਣਿਓ ਜਾਏ, ਤੇਰੇ ਤੇਰੇ ਦਰਸ਼ਨ ਸਾਨੂੰ ਬਹੁਤ ਚੰਗੇ ਸੋਹਣੇ ਲੱਗਦੇ ਹੈ। ਬਾਬਾ ਨਾਮ ਦੇ ਦਰਸ਼ਨ ਬਹੁਤ ਸੋਹਣੇ ਨੇ, ਪਰ ਅੰਦਰਲਾ ਭੇਤ ਨਹੀਂ ਜਾਣਿਆ ਜਾਂਦਾ ਹੈ। ਬੋਲੇ ਬਿਨ ਕੈਸੇ ਜਾਣੇ, ਕਹੀਏ ਬੁਝਾਏ ਕਹਿ, ਇਸ ਕਰਕੇ ਕਿਉਂ ਨਾਥੀ ਜੀ ਬੋਲੇ ਤੋਂ ਬਿਨਾਂ ਕਿਸ ਤਰ੍ਹਾਂ ਜਾਣਿਆ ਜਾਏ, ਆਪ ਕੋਈ ਨਾ ਕੋਈ ਸਮਝਾ ਕੇ ਬਚਨ ਜ਼ਰੂਰ ਕਹੀਏ। ਬੋਲੇ ਗੁਰ ਨਾਨਕ ਸੋ ਬਚਨ ਵਿਲਾਸ ਨੀ ਕੇ, ਉਸ ਵੇਲੇ ਘੁੱਗੂ ਨਾਥ ਗੁਰੂ ਨਾਨਕ ਸਾਹਿਬ ਜੀ ਦੇ ਸਾਥ ਬੜਾ ਆਨੰਦਮਈ ਬਚਨ ਬੋਲਿਆ। ਜਾਨ ਅਵਤਾਰ ਹਿਰਦੇ ਬਹੁ ਹਰ ਖਾਏ ਕਹਿ, ਇਹ ਤਾਂ ਵਾਹਿਗੁਰੂ ਦਾ ਅਵਤਾਰ ਆ ਗਿਆ ਸੰਸਾਰ ਵਿੱਚ, ਉਹ ਜਾਣ ਕੇ ਹਿਰਦੇ ਵਿੱਚ ਬਹੁਤ ਖੁਸ਼ ਹੋ ਕੇ ਫਿਰ ਬੋਲਿਆ ਏ ਘੁੱਗੂ ਨਾਥ। ਕਬਿਤ ਸਿੱਧ ਨਾਥ ਜਤੀ ਜੋ ਨਾਮ ਨਾ ਗੁਰੂ ਨਾਨਕ ਸਾਹਿਬ ਜੀ ਜਿਵੇਂ ਆ 84 ਸਿੱਧ ਹੈ, 9 ਨਾਥ ਹੈ, 6 ਜਤੀ ਹੈ, ਮੈਂ ਆਪਣਾ ਕੋਈ ਵੀ ਨਾਮ ਨਹੀਂ ਰਖਾਉਂਦਾ, ਮੈਂ ਨਹੀਂ ਕਹਿੰਦਾ ਵੀ ਮੈਂ ਸਿੱਧ ਹਾਂ, ਮੈਂ ਜੀ ਨਾਥ ਹਾਂ, ਮੈਂ ਜੀ ਜਤੀ ਹਾਂ, ਮੈਂ ਆਪਣਾ ਨਾਮ ਕੋਈ ਨਹੀਂ ਇਹ ਰਖਾਉਂਦਾ ਸੰਸਾਰ ਵਿੱਚ। ਉੱਚੋ ਨੀਚੋ ਪਾਦ ਤਾਜ ਸਿੰਘੀ ਨਾਮ ਬਜਾਏ ਹਾਂ, ਇਸੇ ਤਰ੍ਹਾਂ ਵੀ ਮੈਂ ਉੱਚੇ ਅਹੁਦੇ ਤੇ ਬਿਰਾਜਮਾਨ, ਮੈਂ ਜਾਂ ਨੀਵੇਂ ਅਹੁਦੇ ਤੇ ਹਾਂ, ਇਹ ਛੱਡ ਦਿੱਤਾ ਉੱਚਾ ਨੀਵਾਂ ਅਹੁਦਾ, ਤੇ ਹੋਰ ਜਿਹੜੀ ਹੱਥ ਵਿੱਚ ਸਿੰਘੀ ਜੀ ਲੈ ਕੇ ਆ, ਬਾਕੀ ਸਤਨਾਥ ਬਜਾਉਂਦੇ ਹੈ, ਮੈਂ ਹਰਨ ਦੀ ਸਿੰਘੀ ਜੀ ਲੈ ਕੇ ਵੀ ਨਹੀਂ ਬਜਾਉਂਦਾ। ਡਿੰਬ ਨਾ ਦਿਖਾਵੋ ਨਾ ਹਮਾਨ ਕੋ ਵਧਾਵੋ, ਬਾਕੀ ਲੋਕ ਪਖੰਡ ਜਿਹਾ ਦਿਖਾਉਂਦੇ ਹੁੰਦੇ ਆ ਤੇ ਆਪਣਾ ਸਤਿਕਾਰ ਵਿਖਾਉਂਦੇ, ਮੈਂ ਨਹੀਂ ਕੋਈ ਪਖੰਡ ਦਿਖਾਉਂਦਾ, ਨਾ ਕੋਈ ਆਪਣਾ ਮਾਨ ਹੰਕਾਰ ਸਤਿਕਾਰ ਹੀ ਵਧਾਉਂਦਾ। ਦੁੱਖ ਸੁੱਖ ਕੋ ਮਿਟਾਵੋ ਦੁਆਤ ਮਨ ਤੇ ਭੁਲਾਏ ਹਾਂ, ਕਹਿੰਦੇ ਇਸ ਤਰ੍ਹਾਂ ਦੁੱਖ ਸੁੱਖ ਨੂੰ ਮਿਟਾ ਦਿੱਤਾ ਹੋਇਆ ਹੈ ਵੀ ਮੈਂ ਦੁਖੀ ਹਾਂ ਜਾਂ ਸੁਖੀ ਹਾਂ ਇਹ ਵੀ ਛੱਡ ਦਿੱਤਾ ਹੈ, ਤੇ ਇਸੇ ਤਰ੍ਹਾਂ ਦੁਆਤ ਮਨ ਤੇ ਭੁਲਾਏ ਹਾਂ, ਦੁਆਤ ਭਾਵ ਨੂੰ ਮਨ ਤੋਂ ਭੁਲਾ ਦਿੱਤਾ ਵੀ ਮੈਂ ਵੱਖਰਾ ਇਹ ਦੂਜਾ ਵੱਖਰਾ ਹੈ, ਇਉਂ ਪਣਾ ਵੀ ਮਨ ਤੋਂ ਭੁਲਾ ਦਿੱਤਾ ਹੈ, ਫਸਰਾ ਦਿੱਤਾ ਹੈ। ਉਸ ਤੋਂ ਨਿੰਦਾ ਤਾਜ ਹੋਏ ਕੇ ਅਚਿੰਤ ਨਿਤ, ਉਸ ਦੀ ਵੀ ਛੱਡ ਦਿੱਤੀ, ਐਵੇਂ ਅਣਹੋਈ ਜੀ ਨਿੰਦਿਆ ਵੀ ਅਣਹੋਈ ਛੱਡ ਦਿੱਤੀ ਹੈ, ਐਨ ਬੇਚਿੰਤ ਹੋ ਕੇ। ਗੁਰੂ ਨਾ ਕਹਾਏ ਕਹਿ ਨਾ ਚੇਲਾ, ਨਾ ਚੇਲਾ ਪਾਏ ਲਾਏ ਹਾਂ, ਮੈਂ ਆਪਣੇ ਆਪ ਨੂੰ ਕਿਸੇ ਦਾ ਗੁਰੂ ਕਹਾਉਣਾ ਹਾਂ, ਨਾ ਇਸੇ ਤਰ੍ਹਾਂ ਚੇਲਾ ਬਣਾ ਕੇ ਆਪਣੇ ਚਰਨੀ ਲਵਾਉਣਾ ਹਾਂ, ਨਾ ਆਪ ਜੀ ਲਾਵਣ ਕੇ ਕਿਸੇ ਚਰਨੀ ਲੱਗਦਾ। ਏਕੰਕਾਰ ਖੇਲ ਸ਼ਿਵ ਸ਼ਕਤੀ ਨਾ ਮੇਲ ਕੋ। ਮੈਂ ਤਾਂ ਸਮਝਦਾ ਗੁਰੂ ਨਾਨਕ ਸਾਹਿਬ ਇੱਕ ਓਂਕਾਰ ਵਾਹਿਗੁਰੂ ਦਾ ਇਹ ਸਾਰਾ ਖੇਲ ਹੈ, ਤੇ ਸ਼ਿਵ ਜਿਹੜਾ ਕਲਿਆਣ ਸਰੂਪ ਵਾਹਿਗੁਰੂ, ਉਹਦੀ ਸ਼ਕਤੀ ਜਿਹੜੀ ਮਾਇਆ ਹੈ, ਉਹਦਾ ਹੀ ਇਹ ਸਾਰਾ ਮੇਲ ਜੋਲ ਹੈ, ਪਸਾਰਾ ਹੈ। ਕੋਲ ਹੋ ਵਿਸਾਰ ਕਰ ਕਛੂ ਨਾ ਅਲਾਏ। ਇਸ ਤਰ੍ਹਾਂ ਇਹਦਾ ਵੀ ਕੋਈ ਮੇਲ ਨਹੀਂ, ਵੀ ਪਰਮੇਸ਼ਰ ਦੀ ਮਾਇਆ ਦਾ ਆਪ ਵਿੱਚ ਹੀ ਮੇਲ ਜੋਲ ਹੈ। ਕਹਿੰਦੇ ਇਸ ਕਰਕੇ ਬੋਲਣੇ ਭੁਲਾ ਦਿੱਤਾ, ਮੈਂ ਕੁਝ ਨਹੀਂ ਲਾਏ ਕੁਝ ਨਹੀਂ ਬੋਲਦਾ। ਹਾਂਜੀ ਕਬਿਤ ਉੱਠ ਤਬ ਧਾਏ ਕਰ ਚਰਨ ਲਗਾਏ ਮਿਲੇ। ਉਸ ਵੇਲੇ ਮਹਾਰਾਜ ਵੀ ਤੇ ਗੁਰੂਨਾਥ ਵੀ ਦੌੜ ਕੇ ਉੱਠੇ, ਇੱਕ ਦੂਸਰੇ ਦੇ ਕਹਿੰਦੇ ਚਰਨਾਂ ਤੇ ਹੱਥ ਜੇ ਲਗਾਏ ਹਨ ਮਿਲ ਕੇ। ਹਿਰਦੇ ਹਰ ਖਾਏ ਦੋ ਬਹੁਤ ਸੁੱਖ ਪਾਏ ਕਹਿ। ਦੋਵੇਂ ਹਿਰਦੇ ਵਿੱਚ ਕਹਿੰਦੇ ਖੁਸ਼ ਹੋ ਗਏ, ਬੜਾ ਸੁੱਖ ਪਾਇਆ ਹੈ। ਪੈਸੇ ਪੁੰਨ ਨਾਨਕ ਜੀ ਨਾਗਰ ਉਜਾਗਰ। ਉਸ ਤੋਂ ਬਾਅਦ ਜੋ ਗੁਰੂ ਨਾਨਕ ਸਾਹਿਬ ਬਹੁਤ ਹੀ ਨਾਗਰ ਕੀ ਚਤਰ ਹਨ, ਪ੍ਰਸਿੱਧ ਬੈਠੇ ਹਨ। ਬੁੱਲ ਚੰਬਾ ਨਾਥ ਸੰਗ ਮੁਖ ਮੁਸਕਾਏ ਕਹਿ। ਜਿਹੜਾ ਚੰਬਾ ਨਾਥ ਚੁੱਪ ਕੀਤਾ ਬੈਠਾ ਸੀ, ਉਹਦੇ ਸਾਥ ਮਹਾਰਾਜ ਥੋੜਾ ਜਿਹਾ ਹੱਸਦਿਆਂ ਹੱਸਦਿਆਂ ਬੋਲੇ। ਕੌਣ ਗ੍ਰਹਿ ਰਹੋ ਕੌਣ ਮਤਾ ਤੁਮ ਕਹੋ। ਹੈ ਚੰਬਾ ਨਾਥ ਜੀ, ਕਿਹੜੇ ਘਰ ਦੇ ਵਿੱਚ ਤੁਸੀਂ ਟਿਕੇ ਰਹਿੰਦੇ ਹੋ, ਕਿਹੜਾ ਤੁਹਾਡਾ ਮੰਦਾ ਮਤਾ ਹੈ, ਖਿਆਲ ਹੈ, ਤੁਸੀਂ ਆਖੋ ਸਾਨੂੰ। ਨਿਜ ਤੂਸ਼ਣ ਮਿਟਾਏ ਭੇਦ ਦੀਜੀਏ ਜਨਾਇਕ। ਆਪਣੀ ਚੁੱਪ ਜੀ ਮਿਟਾ ਕੇ ਆਪਣਾ ਭੇਦ ਸਾਨੂੰ ਜਨਾ ਦਈਏ, ਸਮਝਾ ਦਈਏ ਵੀ ਅਸੀਂ ਇਸ ਘਰ ਵਿੱਚ ਰਹਿੰਦੇ ਹਾਂ, ਸਾਡਾ ਮਤਾ ਇਸ ਤਰ੍ਹਾਂ ਦਾ ਖਿਆਲ ਹੈ। ਸਿੱਧ ਸਾਹਿਬ ਬੋਲੇ ਆਪ ਰਹੇ ਅਨ ਬੋਲੇ। ਕਿਉਂਕਿ ਚੰਬਾ ਨਾਥ ਜੀ ਸਾਰੇ ਸਿਰ ਸਾਰੇ ਨਾਲ ਬੋਲੇ ਚੱਲੇ ਹੈ, ਆਪ ਬਿਨਾ ਬੋਲਣ ਤੋਂ ਰਹੇ ਹੋ। ਮਨ ਮਰਮ ਨਾ ਜਾਣਿਓ ਜਾਏ ਭਾਖਿਓ ਹੈ ਸੁਨਾਇਕ। ਇਸ ਕਰਕੇ ਤੁਹਾਨੂੰ ਸੁਣਾ ਕੇ ਆਖਿਆ ਵੀ ਬੋਲੇ ਤੋਂ ਬਿਨਾ ਤੁਹਾਡੇ ਮਨ ਦਾ ਭੇਤ ਨਹੀਂ ਜਾਣਿਆ ਜਾਣਾ, ਜਦੋਂ ਬੋਲੋਗੇ ਫਿਰ ਤੁਹਾਡੇ ਮਨ ਦਾ ਭੇਤ ਜਾਣਾਂਗੇ ਅਸੀਂ। ਕਬਿਤ ਬੋਲੇ ਬੋਲਣ ਹਾਰ ਕੋ ਤੋਲਾ ਤੋਲਣ ਹਾਰ ਜੋ। ਹਾਂ ਚੰਬਾ ਨਾਥ ਕਹਿਣ ਲੱਗਾ, ਹੇ ਗੁਰੂ ਨਾਨਕ ਸਾਹਿਬ ਜੀ, ਕੋਈ ਜਿਹੜਾ ਬੋਲਣ ਵਾਲਾ ਬੋਲੀ ਜਾਂਦਾ ਅੰਦਰ ਆਪੇ, ਜਿਹੜਾ ਤੋਲਣ ਵਾਲਾ ਤੋਲੀ ਜਾਂਦਾ, ਵਿਚਾਰਾਂ ਕਰਨ ਵਾਲਾ ਆਪੇ ਅੰਦਰ ਤੋਂ ਵਿਚਾਰਾਂ ਕਰੀ ਜਾਂਦਾ ਜੋ ਹੈਗਾ ਹੈ। ਖੇਲੇ ਖੇਲਾ ਖੇਲਣ ਹਾਰ ਨਹੀਂ ਹਵਾ ਕੁਛ ਕਾਜ ਹੈ। ਜਿਹੜਾ ਖੇਲਣ ਵਾਲਾ ਮਨ ਖੇਲੀ ਜਾਂਦਾ ਇੱਧਰ ਦੌੜੀ ਜਾਂਦਾ ਛਾਲਾਂ ਮਾਰੀ, ਸਾਡਾ ਕਹਿੰਦੇ ਨਾ ਮਨ ਨਾਲ ਨਾ ਵਿਚਾਰਾਂ ਕਰਨ ਵਾਲੇ ਨਾਲ ਨਾ ਬੋਲਣ ਵਾਲੇ ਨਾਲ ਕੋਈ ਕੰਮ ਹੈ। ਗਾਵੇ ਗਾਨ ਹਾਰ ਅਟਕਾਵੇ ਅਟਕਾਨ ਹਾਰ। ਇਸ ਤਰ੍ਹਾਂ ਜਿਹੜਾ ਗਾਉਣ ਵਾਲਾ ਗਾਈ ਜਾਂਦਾ, ਜਿਹੜਾ ਰੋਕਣ ਵਾਲਾ ਰੋਕੀ ਜਾਂਦਾ ਹੈ, ਤੇ ਜਿਹੜਾ ਜਾਣ ਵਾਲਾ ਹੈ ਉਹ ਤੁਰਿਆ ਜਾਂਦਾ ਹੈ। ਜਾਵੇ ਜਾਨ ਹਾਰ ਪੁੰਨ ਭਾਜ ਹਾਰ ਭਾਜ ਹੈ। ਜਿਹੜਾ ਜਾਣ ਵਾਲਾ ਉਹ ਚਲਿਆ ਜਾਂਦਾ ਹੈ, ਭੱਜਣ ਵਾਲਾ ਭੱਜੀ ਜਾਂਦਾ ਦੌੜੀ ਜਾਂਦਾ ਹੈ। ਰਾਵਣ ਨਾ ਰਾਮ ਦੇਵ ਦਾਨਵ ਨਾ ਨਾਮ ਕੋ। ਹਾਂ ਮੇਰੇ ਅੰਦਰਲੇ ਖਿਆਲ ਇਹ ਹੈ ਵੀ ਨਾ ਕੋਈ ਰਾਮ ਹੈ ਨਾ ਕੋਈ ਰਾਵਣ ਹੈ, ਜਿਹੜਾ ਨਾ ਕੋਈ ਦੇਵਤਾ ਨਾ ਕੋਈ ਦਾਨੋ ਨਾਮ ਦਾ ਹੈ। ਏਕ ਹੀ ਕੋ ਖੇਲ ਸਾਹਿਬ ਏਕ ਹੀ ਵਿਰਾਜ ਹੈ। ਇੱਕੋ ਦਾ ਸਾਰਾ ਕਹਿੰਦੇ ਸੰਸਾਰ ਦਾ ਖੇਲ ਹੈ, ਇੱਕੋ ਹੀ ਸਾਰੇ ਸੰਸਾਰ ਦੇ ਵਿੱਚ ਵਿਰਾਜਮਾਨ ਹੋ ਰਿਹਾ ਗੁਰੂ ਨਾਨਕ ਸਾਹਿਬ। ਦੀਸਾ ਜੋ ਪਸਾਰਾ ਸਾਹਿਬ ਏਕ ਨੈ ਬਿਥਾਰਾ। ਜਿਹੜਾ ਕਹਿੰਦੇ ਸੰਸਾਰ ਦਾ ਫਲਾਰਾ ਦਾਰਾ ਦਿਸ ਰਿਹਾ, ਸਭ ਇੱਕ ਨੇ ਫਲਾਇਆ ਹੋਇਆ। ਹਮ ਹਿਰਦੇ ਯੋਂ ਵਿਚਾਰਾ ਯਾਂ ਤੇ ਪਾਇਓ ਸੁਖ ਰਾਜ ਹੈ। ਇਸ ਤਰ੍ਹਾਂ ਅਸੀਂ ਹਿਰਦੇ ਵਿੱਚ ਵਿਚਾਰੇ ਹੈ, ਜਿਸ ਕਰਕੇ ਭਾਈ ਬੜਾ ਭਾਰੀ ਜਿਹੜਾ ਸੁਖ ਹੈ ਮਹਾਨ ਅਸੀਂ ਪਾਇਆ ਹੈ ਪ੍ਰਾਪਤ ਕੀਤਾ ਹੈ। ਕਬਿਤ ਮਿਲੇ ਹਰ ਖਾਏ ਸੁਖ ਪਾਏ ਸੀਸ ਨਾਇਕ। ਇਸ ਤਰ੍ਹਾਂ ਚੰਬਾ ਨਾਥ ਤੇ ਗੁਰੂ ਨਾਨਕ ਸਾਹਿਬ ਜੀ ਸੁਖ ਪਾ ਕੇ ਖੁਸ਼ ਹੋ ਕੇ ਆਪੋ ਵਿੱਚ ਹੀ ਮਿਲੇ ਜੁੜੇ ਇੱਕ ਦੂਸਰੇ ਨੂੰ ਸਿਰ ਨਵਾਇਆ ਹੈ। ਭਰਮ ਕੋ ਮਿਟਾਏ ਏ ਤੇ ਭਏ ਅਹਲਾਦ ਸੋ। ਭਰਮ ਭੁਲਾ ਭੁਲੇਖਾ ਮਿਟਾ ਕੇ ਇਤਨਾ ਆਨੰਦ ਸਹਿਤ ਹੋਏ, ਭਾਵ ਬੇਅੰਤ ਖੁਸ਼ ਪ੍ਰਸੰਨ ਹੋਏ। ਗੋਪੀ ਚੰਦ ਘੁੱਗੂ ਨਾਥ ਚੰਬਾ ਨਾਥ ਮੰਗਲ ਤੇ। ਉਸ ਵੇਲੇ ਜਿਹੜਾ ਗੋਪੀ ਨਾਥ ਹੈ, ਘੁੱਗੂ ਨਾਥ ਹੈ, ਚੰਬਾ ਨਾਥ ਹੈ, ਮੰਗਲ ਨਾਥ ਹੈ, ਹਿਰਦੇ ਵਿੱਚ ਹਿਰਦੇ ਮੈਂ ਆਨੰਦ ਭਏ ਭਰਥਰੀ ਆਦਿ ਸੋ। ਹਾਂ, ਭਰਥਰੀ ਤੋਂ ਆਦਿ ਲੈ ਕੇ ਸਾਰੇ ਮਾਰਗ ਨੂੰ ਮਿਲ ਜੁਲ ਕੇ ਬਹੁਤ ਹੀ ਖੁਸ਼ ਆਨੰਦ ਹੋਏ। ਹੱਥ ਬੰਦ ਕਹੇ ਤੁਮ ਈਸ਼ਵਰ ਮੁਕੰਦ ਹੋ ਜੀ। ਸਾਰੇ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਤੁਸੀਂ ਤਾਂ ਈਸ਼ਵਰ ਹੋ, ਤੁਸੀਂ ਤਾਂ ਮੁਕਤੀ ਦਾਤੇ, ਮੁਕੰਦ ਹੋ ਜੀ। ਧਰਾ ਹੈ ਨਿਰੰਜਨ ਸਰੂਪ ਪਰਮਾਦ ਸੋ। ਜੋ ਪਰਮਾਦੀ ਸਰੂਪ ਹੈ ਨਿਰੰਜਨ, ਉਸਨੇ ਸਰੂਪ ਧਾਰਨ ਕੀਤਾ ਗੁਰੂ ਨਾਨਕ ਰੂਪ ਦਾ। ਕੀਨੋ ਹੈ ਨਿਹਾਲ ਹਮੈ ਦੀਨੋ ਹੈ ਦਿਦਾਰ ਆਨ। ਸਾਨੂੰ ਤਾਂ ਮਹਾਰਾ ਕੇ ਤੁਸੀਂ ਦਰਸ਼ਨ ਦਿਦਾਰ ਦਿੱਤੇ ਹੈ, ਤੇ ਦਰਸ਼ਨ ਦਿਦਾਰ ਕਰਕੇ ਸਾਨੂੰ ਨਿਹਾਲੋ ਨਿਹਾਲ ਕੀਤਾ ਹੈ। ਭਾਈ ਬਿਨ ਸੰਸਗਤ ਤੁਮਰੇ ਪ੍ਰਸਾਦ ਸੋ। ਤੁਹਾਡੇ ਕਿਰਪਾ ਨਾਲ ਅੱਜ ਬਿਨਾਂ ਸੰਸੇ ਤੋਂ ਅਸੀਂ ਕਹਿੰਦੇ ਗਤੀ ਮੁਕਤੀ ਕਲਿਆਣ ਜਾਂ ਪਰਮੇਸ਼ਰ ਦੀ ਪ੍ਰਾਪਤੀ ਪਾ ਲਈ। ਕਬਿਤ ਕੇਤੇ ਹਰਕਤ ਭਏ ਕੇਤੇ ਹੀ ਸਮਾਨ ਰਹੇ। ਕੁਝਕਤਾ ਜਿਹੜੇ ਸਿਦ ਨਾਥ ਖੁਸ਼ ਹੋਏ ਹੈ, ਕੀ ਕਹਿੰਦੇ ਮਾਣਦੇ ਸਹਿਤ ਹੀ ਰਹੇ, ਜਾਂ ਨਾ ਕੋਈ ਖੁਸ਼ ਹੋਇਆ ਨਾ ਨਾਰਾਜ਼ ਹੋਏ, ਇੱਕ ਸਮਾਨ ਜੇ ਰਹੇ। ਕਿਉਂ ਰੇ ਸਿਖਾਏ ਬੈਨ ਕ੍ਰੋਧ ਸੋ ਉਚਾਰਿਆ। ਗੁੱਸਾ ਜਾ ਖਾ ਕੇ ਤੇ ਉਹਨਾਂ ਨੇ ਕ੍ਰੋਧ ਦੇ ਵਿੱਚ ਆ ਕਿਉਂ ਬਚਨ ਕਿਹਾ ਹੈ। ਦੇਖਾ ਤੇਰੀ ਕਲਾ ਤੂੰ ਤੂੰ ਬੋਲਤ ਹੈ ਬੋਲ ਉੱਚੇ। ਜੋ ਗੁਰੂ ਨਾਨਕ ਸਾਹਿਬ ਤੇਰੀ ਦੇਖ ਦੇਖ ਤਾਕਤ ਨੂੰ ਤਾਂ ਤੂੰ ਬਹੁਤ ਉੱਚੇ ਬੋਲ ਬੋਲਦਾ ਹੈ। ਐਸੇ ਕਹਿ ਕਲਾ ਆਪ ਆਪਣੀ ਦਿਖਾ ਰਿਹਾ। ਇਸ ਤਰ੍ਹਾਂ ਕਹਿ ਕੇ ਆਪੋ ਆਪਣੀ ਜਿਹੜੀ ਤਾਕਤ ਜੀ ਦਿਖਾਉਣੀ ਸ਼ੁਰੂ ਕਰਤੀ ਇਹਨਾਂ ਨੇ। ਗੋਪੀ ਚੰਦ ਕਹਿ ਸੁਣੋ ਮੰਗਲ ਮਹਾਨ ਜੋਗੀ। ਗੋਪੀ ਚੰਦ ਕਹਿਣ ਲੱਗਿਆ ਵੀ ਮੰਗਲ ਨਾਥ ਮਹਾਨ ਜੋਗੀ ਤੂੰ ਸੁਣ ਲੈ। ਕਰੈ ਬਾਦ ਮੰਦ ਮਤ ਭੇਦ ਨਾ ਵਿਚਾਰਿਆ। ਗੁਰੂ ਨਾਨਕ ਦਾ ਇਹਨਾਂ ਨੇ ਭੇਦ ਨੀ ਸੋਚਿਆ ਵਿਚਾਰਿਆ, ਭੈੜੀ ਮਤ ਵਾਲੇ ਐਵੇਂ ਹੀ ਝਗੜਾ ਕਰਦੇ ਪੁੱਠਾ ਬੋਲਦੇ। ਬਚਨ ਵਿਚਾਰ ਕੇ ਉਚਾਰਤ ਨਾ ਸੁਣਿਆ ਸੋਨ। ਕੋਈ ਸੱਚ ਬਚਨ ਸੋਚ ਵਿਚਾਰ ਕੇ ਨੀ ਉਚਾਰਦੇ ਹੈ, ਨਾ ਕਹਿੰਦੇ ਸੁਣਦੇ ਨਾ ਸੁਣਾਉਂਦੇ ਹੈ ਕੰਨਾਂ ਵਿੱਚ। ਬਾਜੀਗਰ ਰੀਤ ਜਿਵ ਹੀਤ ਉਰ ਧਾਰਿਆ। ਜਿਵੇਂ ਕਹਿੰਦੇ ਬਾਜੀਗਰ ਦੀ ਤਮਾਸ਼ਗੀਰ ਦੀ ਰੀਤੀ ਹੁੰਦੀ ਹੈ ਨਾ, ਉਹ ਤਰ੍ਹਾਂ ਤਰ੍ਹਾਂ ਦਾ ਤਮਾਸ਼ਾ ਜਿਹਾ ਕਰਕੇ ਦਿਖਾਉਂਦਾ ਹੁੰਦਾ ਹੈ। ਇਸ ਤਰ੍ਹਾਂ ਦੀ ਰੀਤੀ ਵਿੱਚ ਇਹਨਾਂ ਨੇ ਹਿਰਦੇ ਦਾ ਪ੍ਰੇਮ ਜਿਹਾ ਧਾਰਿਆ ਹੋਇਆ, ਤਮਾਸ਼ਾ ਜਿਹਾ ਕਰਦੇ ਹੈ। ਸੋਰਠਾ ਬੋਲਿਓ ਮੰਗਲ ਨਾਥ। ਉਸ ਵੇਲੇ ਕਹਿੰਦੇ ਮੰਗਲ ਨਾਥ ਬੋਲਿਆ ਗੋਪੀ ਚੰਦ ਤੋਂ ਸੁਣ ਕੇ। ਜੋ ਕੁਛ ਕਰਤ ਹੈ ਕਰਨ ਦੇਹੋ। ਜਿਹੜੇ ਅਜਾ ਲਾਣਾ ਜੋ ਕੁਛ ਕਰਦੇ ਇਹਨਾਂ ਨੂੰ ਵੀ ਕਰਨ ਦੇ, ਆਪਾਂ ਨੀ ਕੁਛ ਕਹਿਣਾ ਹੈ। ਸਭ ਤੇ ਵੱਡ ਜਗ ਨਾਥ। ਕਿਉਂਕਿ ਗੁਰੂ ਨਾਨਕ ਸਾਹਿਬ ਸਾਰਿਆਂ ਤੋਂ ਵੱਡੇ ਮਾਲਕ ਹੈ। ਕਰ ਹੈ ਮਾਨ ਕੋ ਹਾਨ ਮਨ। ਆਪੇ ਇਹਨਾਂ ਦੇ ਮਨ ਦਾ ਜਿਹੜਾ ਮਾਨ ਜੈ ਮਹਾਰਾ ਨਾਸ ਕਰ ਦੇਣੇ, ਲਾ ਦੇਣਗੇ। ਕਬਿਤ ਇਨ ਤੇ ਨਾ ਲਾਗ ਸੋ ਹਾਰ ਕੇ ਤ ਬਿਦ ਨਹੀਂ। ਇਹਨਾਂ ਸਿੱਧਾ ਨਾਥਾਂ ਤੋਂ ਗੁਰੂ ਨਾਨਕ ਸਾਹਿਬ ਕੋਈ ਘੱਟ ਨਹੀਂ ਹੈ ਜਿਹੜਾ ਕਿਸੇ ਤਰੀਕੇ ਨਾਲ ਇਹਨਾਂ ਤੋਂ ਹਾਰ ਜਾਣਗੇ। ਲੱਜਤ ਹੋਇ ਹਟੈ ਸਾਬ ਮਾਨ ਹੈ ਵਿਦੇਸ਼ੀ ਏ। ਕਹਿੰਦੇ ਇਸ ਕਰਕੇ ਆਪੇ ਸ਼ਰਮਸ਼ਾਰ ਜੇ ਹੋ ਕੇ ਹਟ ਜਾਣਗੇ, ਜਿਹਨਾਂ ਨੂੰ ਵਿਸ਼ੇਸ਼ ਕਰਕੇ ਮਾਨ ਜਰ ਦੀਆਂ ਸਿੱਧੀਆਂ ਦਾ। ਬਲ ਕੋ ਲਗਾਏ ਬਾਨ ਪਾਹਨ ਚਲਾਏ। ਆਪਣਾ ਬਲ ਜਾ ਲਗਾ ਕੇ ਜਿਵੇਂ ਕੋਈ ਤੀਰ ਪੱਥਰ ਵੱਲ ਨੂੰ ਤੀਰ ਚਲਾਵੇ। ਤੈਸੇ ਗੋਪੀ ਚੰਦ ਤੋਂ ਕੌਤਕ ਕੋ ਦੇਖੀਏ। ਮਹਾਰਾਜ ਕਹਿੰਦੇ ਪਹਾੜ ਵਰਗੇ ਆ, ਉਹਨਾਂ ਵਰਗੀਆਂ ਰਿੱਧੀਆਂ ਸਿੱਧੀਆਂ ਰੂਪੀ ਜਿੰਨੇ ਮਰਜ਼ੀ ਤੀਰ ਚਲਾ ਲੈਣ, ਮਨ ਉਹਨੂੰ ਕੁਛ ਕਹਿਣ ਹੋਣਾ ਹੈ। ਪਹਾੜ ਦੇ ਤੀਰ ਮਾਰੀ ਜਾ ਉਹਨੂੰ ਕਿਵੇਂ, ਇਹਨਾਂ ਦੀ ਰਿੱਧੀਆਂ ਸਿੱਧੀਆਂ ਰੂਪ ਮਹਾਰਾਜ ਨੂੰ ਕੁਝ ਨਹੀਂ ਹੋਣਾ, ਤੂੰ ਵੀ ਕੌਤਕ ਦੇਖ। ਭੰਗਰ ਸੁਰਤ ਸਿੱਧ ਝੰਗਰ ਨਿਰਤ ਸਿੱਧ। ਜਦੋਂ ਇਹ ਕਿਹਾ ਮੰਗਲ ਨਾਥ ਨੇ ਵੀ ਗੋਚੰਦਾ ਤੂੰ ਦੇਖ ਮਹਾਰਾਜ ਆਪੇ ਕਰ ਦਿੰਦੇ ਸੂਤ। ਉਸ ਵੇਲੇ ਜਿਹੜਾ ਭੰਗਰ ਨਾਥ ਸੀ ਸੁਰਤ ਨਾਵੇਂ ਸਿੱਧ ਸੀ, ਤੇ ਝੰਗਰ ਨਾਵੇਂ ਸਿੱਧ ਸੀ, ਨਿਰਤ ਨਾਮੇ ਸਿੱਧ ਸੀ। ਲੰਗਰ ਕਣਕ ਸ਼ੰਭੂ ਨਾਥ ਕੇ ਤੇ ਲੇਖੀਏ। ਲੰਗਰ ਸਿੱਧ ਸੀ, ਕਣਕ ਸਿੰਧ ਸੀ, ਸ਼ੰਭੂ ਨਾਥ ਸੀ, ਕਿੰਨੇ ਕਿੱਥੇ ਲੇਖੇ ਜਾਣੀ ਜੜਾ ਕੇ ਦੱਸੀਏ ਜੀ, ਹਿਰਦੇ ਰਿਸ ਖਾਈ ਮਿਰਗਾਨੀ ਜੇ ਉਡਾਈ ਸਾਹਿਬ। ਇਹਨਾਂ ਸਾਰਿਆਂ ਨੇ ਕਹਿੰਦੇ ਹਿਰਦੇ ਵਿੱਚ ਗੁੱਸਾ ਜਾ ਖਾਧਾ, ਪੋ ਆਪਣੀਆਂ ਜਿਹੜੀਆਂ ਮਿਰਗ ਛਾਲਾ ਜਿਹੀਆਂ ਤਾਂ ਨੂੰ ਉਡਾਈਆਂ ਹਨ। ਕਾਹੂ ਨੇ ਬਿਰਾਗਣ ਚਲਾਈ ਨਾ ਬਪੇਖੀਏ, ਕਈਆਂ ਨੇ ਕਹਿੰਦੇ ਜਿਹੜੀ ਉਹ ਬਿਰਾਗਣ ਜੀ ਹੈ ਜਿਹਦੇ ਤੇ ਉਹ ਕੂਹਣੀਆਂ ਜੇ ਰੱਖ ਕੇ ਆਪਣਾ ਭਗਤੀ ਕਰਦੇ ਹੁੰਦੇ, ਸਾਧਨ ਕਰਦੇ, ਉਹ ਤਾਂ ਨੂੰ ਚਲਾਈ ਆਕਾਸ਼ ਵੱਲ ਨੂੰ ਵੇਖੀ ਗਈ ਹੈ। ਕਬਿਤ ਸਿੰਘੀ ਕੋ ਬਜਾਏ ਹੱਥ ਤਿਆਗ ਕੇ ਭਰਮਾਏ ਡੰਡਾ, ਕਿਸੇ ਨੇ ਕਹਿੰਦੇ ਉਹ ਸਿੰਘੀ ਜੀ ਵਜਾਉਣਾ ਕੀਤੀ ਹੈ, ਕਿਹਨਾਂ ਨੇ ਹੱਥ ਵਿੱਚ ਡੰਡਾ ਜਾ ਲੈ ਕੇ ਘੁਮਾਇਆ ਹੈ। ਸੌਜ ਸਾਹਿਬ ਆਪਣੀ ਆਕਾਸ਼ ਮੈਂ ਉਡਾਈ ਆ, ਨੀ ਆਪਣੀ ਸਮੱਗਰੀ ਜੀ ਹੈ ਝੋਲੀ ਚੋਂ ਕੱਢ ਕੇ ਆਕਾਸ਼ ਵਿੱਚ ਉਡਾ ਦਿੱਤੀ। ਮੁੰਦਾ ਪੁੰਨ ਫਰੂਆ ਸੇ ਜੇ ਫੁਸ਼ੂਕ ਦੀ ਫਿਰਤ ਕੇ ਤੀ, ਜਿਹੜੀ ਮੁੰਦਰਾ ਜੀ ਪਾਈ ਉਹ ਵੀ ਫਿਰ ਜਿਹੜਾ ਠੂਠਾ ਜਾ ਕਮਾ ਕੇ ਖਾਣ ਵਾਲਾ ਉਹ ਹੈ। ਕਹਿੰਦੇ ਸਾਰੀਆਂ ਚੀਜ਼ਾਂ ਆਕਾਸ਼ ਵਿੱਚ ਛੂਕਦੀਆਂ ਫਿਰਦੀਆਂ ਹਨ। ਜੇਤੋ ਜ਼ੋਰ ਤੇ ਤਹਾਂ ਸਭ ਲਾਈ ਆ, ਜਿੰਨਾ ਕਿਸੇ ਵਿੱਚ ਤਾਕਤ ਬਲ ਸੀ ਉਹਨਾਂ ਉਹਨਾਂ ਸਾਰਾ ਸਿੱਧਾ ਨੇ ਪੂਰਾ ਹੀ ਲਾਇਆ ਹੈ। ਹਿਰਦੇ ਘਰ ਬਾਏ ਨਿਜ ਸ਼ਕਤ ਲਗਾਏ ਸਿੱਧ, ਆਪੋ ਆਪਣੀ ਸ਼ਕਤੀ ਲਗਾ ਕੇ ਹਿਰਦੇ ਵਿੱਚ ਸਿੱਧ ਬਹੁਤ ਹੰਕਾਰ ਕਰ ਰਹੇ ਆ। ਪੰਖੀ ਜੋ ਫਿਰਤ ਅਸਮਾਨ ਰਹੇ ਉਛਾਈ ਆ, ਪੰਛੀਆਂ ਵਾਂਗੂ ਡਾਰੀਆਂ ਮਰਦੇ ਫਿਰਦੇ ਅਸਮਾਨ ਸਾਰਾ ਕਹਿੰਦੇ ਭਰਿਆ ਪਿਆ ਹੈ। ਨਾਨਕ ਜੀ ਤੂਸ਼ਣ ਕੋ ਧਾਰ ਕਰ ਬੈਸ ਰਹੇ, ਨਾਨਕ ਸਾਹਿਬ ਜੀ ਚੁੱਪ ਧਾਰ ਕੇ ਮੌਜ ਨਾਲ ਬੈਠ ਰਹੇ। ਦੇਖਤ ਤਮਾਸ਼ੋ ਪੈਣਾ ਵਾਕ ਕੋ ਅਲਾਈ ਆ, ਸਿੱਧਾ ਨਾਥਾਂ ਦਾ ਤਮਾਸ਼ਾ ਜਾ ਵੇਖੀ ਜਾਂਦੇ ਹੈ, ਕੋਈ ਬਚਨ ਨਹੀਂ ਕਿਹਾ ਹੈ। ਕਬਿਤ ਜਾਣਿਓ ਸਾਹਿਬ ਸਿੱਧ ਆਪ ਡਰਿਓ ਔਰ ਮਾਹ ਇਹ, ਇੱਧਰ ਸਿੱਧਾ ਨੇ ਜਾਣ ਲਿਆ ਵੀ ਹੁਣ ਇਹ ਗੁਰੂ ਨਾਨਕ ਸਾਹਿਬ ਸ਼ੈਂਤਰੀ ਦੇ ਵੀ ਡਰ ਗਿਆ ਹੋਇਆ। ਤੂਨੇ ਗਰਬਾਏ ਚਾਏ ਚਿਤ ਮੈਂ ਵਢਾਇਓ ਹੈ, ਕਹਿੰਦੇ ਹੰਕਾਰ ਵਿੱਚ ਆਏ ਹੈ, ਚਿਤ ਵਿੱਚ ਚੌਗਣਾ ਜਾ ਕਹਿੰਦੇ ਚਾ ਵਧਾਇਆ ਹੈ। ਆਏ ਕੈ ਨਿਕਟ ਬੋਲੇ ਬਚਨ ਬਿਕਟ ਤਬ, ਇਹ ਸਾਰੇ ਸਿਰ ਜਿਹੜੇ ਉਡਾਰੀਆਂ ਜੇ ਮਾਰ ਕੇ ਗਏ, ਕੋਲ ਆ ਕੇ ਬੋਲੇ ਆਪਣੇ ਬਚਨ ਸਖਤ ਤੋਂ ਸਖਤ ਡਰਾਉਣੇ। ਦੇਖ ਸਾਹਿਬ ਸਿੱਧਨ ਕੀ ਸਿੱਧ ਜੋ ਲਗਾਇਓ ਹੈ, ਕਹਿੰਦੇ ਸਿੱਧਾਂ ਦੀ ਜਿਹੜੀ ਸਿੱਧੀ ਲਗਾਈ ਇਹ ਗੁਰੂ ਨਾਨਕ ਤੋਂ ਚੰਗੀ ਤਰ੍ਹਾਂ ਦੇਖ ਲਈ ਹੈ ਨਾ। ਸੀਖ ਲਈ ਨੇ ਬੋਲ ਮੇਰੇ ਤੇਰੇ ਪਾਸ ਬੈਸ ਕਹਾ, ਮੇਰੇ ਤੇਰੇ ਕੋਲੇ ਕਹਿੰਦੇ ਚਾਰ ਕੁ ਜਿਹੜੇ ਬਚਨ ਹੈ ਤੂੰ ਸਿੱਖ ਲਏ। ਤਪਾ ਕੋ ਕਹਾਏ ਜਾਗ ਹਿਰਦੈ ਗਰਬਾਇਓ ਹੈ, ਆਪਣੇ ਆਪ ਨੂੰ ਗੁਰੂ ਨਾਨਕ ਤਪਾ ਕਹਾ ਕੇ ਸੰਸਾਰ ਦੇ ਵਿੱਚ ਤੂੰ ਹਿਰਦੇ ਵਿੱਚ ਹੰਕਾਰ ਕਰ ਲਿਆ ਹੈ। ਮਾਨਤ ਨਾ ਬਾਤ ਸਮਝਾਇਓ ਭਲੀ ਭਾਂਤ, ਪਹਿਲਾਂ ਤੈਨੂੰ ਚੰਗੀ ਤਰ੍ਹਾਂ ਸਮਝਾਇਆ ਬੁਝਾਇਆ, ਤੂੰ ਚੰਗੀ ਸਾਡੀ ਗੱਲ ਹੀ ਨਹੀਂ ਮੰਨਦਾ ਸੀ। ਅਬ ਦੇਖੀ ਕਰਾ ਮਾਤ ਤੋਹੇ ਤੂਸ਼ਣ ਕਰਾਇਓ, ਸਾਡੇ ਨਾਥਾਂ ਦੀ ਕਹਿੰਦੇ ਤੂੰ ਕਰਾ ਮਾਤ ਦੇਖੀ ਹੈ, ਦੇਖ ਲਾ ਤੈਨੂੰ ਬਿਲਕੁਲ ਚੁੱਪ ਕਰਾ ਤਾ ਆਸਾਨ। ਕਬਿਤ ਅਜ ਹੂੰ ਲੋ ਸਿੱਧ ਵੇਖ ਲੇਹੋ ਨਿਰਵਾਰ ਹੱਠ, ਕਹਿੰਦੇ ਅਜੇ ਵੀ ਚੰਗੀ ਗੱਲ ਹੈ ਸਿੱਧਾਂ ਦਾ ਭੇਖ ਤਾਰ ਲੈ, ਹੱਠ ਛੱਡ ਦੇ ਦੂਰ। ਗੋਰਖ ਕਚੇਲੇ ਹੋਏ ਮੁੰਦਾ ਕਾਨ ਪਾਈਏ, ਗੋਰਖਨਾਥ ਦਾ ਚੇਲਾ ਬਣ ਜਾ, ਕੰਨ ਜਾ ਪੜ ਕੇ ਉਹਦੇ ਵਿੱਚ ਮੁੰਦਰਾ ਪਾ ਲਾ। ਸਭ ਕੇ ਸਮਾਨ ਬਾਨ ਜੋਗ ਕੋ ਨਿਧਾਨ ਹੋ, ਸਾਰਿਆਂ ਦੇ ਬਰਾਬਰ ਦਾ ਬਣ ਜਾ, ਜੋਗ ਦਾ ਖਜ਼ਾਨਾ ਹੋ ਜਾ। ਬਚਨ ਕੋ ਮਾਨ ਕੈ ਬਭੂਤ ਤਨ ਲਾਈਏ, ਸਾਡਾ ਬਚਨ ਮੰਨ ਕੇ ਆ ਕੱਪੜੇ ਜੇ ਲਾ ਕੇ ਸੀਰ ਤੇ ਸਵਾ ਲਾ ਲਈਏ। ਜਰਾ ਦੁੱਖ ਜਾਹੇ ਰਹੋ ਸਿੱਧਨ ਕੇ ਮਾਹ ਸਦਾ, ਤੁਹਾਡਾ ਬੁਢੇਪੇ ਦਾ ਦੁੱਖ ਚਲਾ ਜਾਊਗਾ, ਸਾਰੇ ਸਿੱਧਾਂ ਦੇ ਵਿੱਚ ਹਮੇਸ਼ਾ ਰਹੋਗੇ ਮੌਜਾਂ ਨਾਲ। ਕਲਾਵਾਨ ਹੋਏ ਕਾ ਜਗਤ ਤੇ ਪੁਜਾਈਏ, ਸ਼ਕਤੀਆਂ ਵਾਲਾ ਹੋ ਕੇ ਸੰਸਾਰ ਤੋਂ ਫਿਰ ਪੂਜਾ ਕਰਾਈਏ ਮੱਥੇ ਟਿਕਾਈਏ। ਕਹਿ ਤੋਂ ਚੇਲੇ ਹੋਏ ਨਾ ਤੋ ਸ਼ਕਤ ਦਿਖਾਈਏ, ਅਬ ਜਾਂ ਤਾਂ ਗੋਰਖਨਾਥ ਦੇ ਚੇਲੇ ਹੋ ਜਾਈਏ, ਨਹੀਂ ਤਾਂ ਫਿਰ ਗੁਰੂ ਨਾਨਕ ਆਪਣੀ ਕੋਈ ਤਾਕਤ ਦਿਖਾਈਏ ਸਾਨੂੰ। ਦੋ ਮੈਂ ਏਕ ਕਹੀਏ ਨਿਜ ਪ੍ਰਾਣ ਕੋ ਬਚਾਈਏ, ਦੋਨਾਂ ਵਿੱਚ ਇੱਕ ਗੱਲ ਕਰ ਲਈਏ ਆਪਣੇ ਪ੍ਰਾਣ ਬਚਾ ਲਈਏ, ਨਹੀਂ ਤਾਂ ਅਸੀਂ ਮਾਰ ਦਿਆਂਗੇ। ਸੁਣੇ ਆਸ ਬੈਨ ਮੁਸਕਾਨੇ ਗਤ ਦੈਨ, ਗੁਰੂ ਮਹਾਰਾਜ ਨੇ ਇਹੋ ਜਿਹੇ ਹੰਕਾਰੀਆਂ ਸਿੱਧਾਂ ਦੇ ਬਚਨ ਸੁਣੇ ਆ, ਮੁਕਤੀ ਦਾਤੇ ਮੁਸ਼ਕਰਾਏ। ਸਭ ਸ਼ਕਤ ਕੇ ਐਨ ਬੋਲੇ ਸਹਿਜ ਸੁਭਾਏ ਕਹਿ, ਸਾਰੀਆਂ ਤਾਕਤਾਂ ਦੇ ਘਰ ਹੈ ਮਹਾਰਾਜ, ਫਿਰ ਸੁਤੇ ਸਿੱਧੀਆਂ ਬੋਲੇ ਮੁਖੋਂ, ਕੌਂਸ ਤੂੰ ਹਮਾਰੀ ਆਬ ਹੋਈਏ ਆਕਾਸ਼ਚਾਰੀ। ਮਹਾਰਾਜ ਕਹਿੰਦੇ ਹੇ ਸਾਡੇ ਚਰਨਾਂ ਦੀ ਖੜਾਮ, ਤੂੰ ਕਹਿੰਦੇ ਆਕਾਸ਼ ਵਿੱਚ ਵਿਚਰਨ ਵਾਲੀ ਹੋ ਜਾ। ਆਨ ਤੂੰ ਉਤਾਰੀ ਨਿਜ ਬਲ ਦਿਖਰਾਏ ਕੈ, ਇਹ ਸਾਡੀ ਖੁਣਾਮ ਤੂੰ ਆਪਣਾ ਬਲਜਾ ਦਿਖਾ ਕੇ ਸਾਰਿਆਂ ਨੂੰ ਹੇਠਾਂ ਲਿਆ ਲਵਾ ਕੇ ਲਿਆ। ਸੁਣੇ ਜਬ ਵਾਕ ਤਾਤਕਾਲ ਅਸਮਾਨ ਗਈ, ਜਦੋਂ ਮਹਾਰਾਜ ਦੇ ਬਚਨ ਸੋਏ ਉਸੇ ਵੇਲੇ ਚਰਨਾਂ ਦੀ ਜਿਹੜੀ ਖੁਣਾਮ ਝਟਪਟ ਆਕਾਸ਼ ਵਿੱਚ ਗਈ। ਸਿੱਧਨ ਕੀ ਸ਼ਕਤਾ ਜੋ ਦਈ ਵਿੱਚ ਲਾਇਕ ਹੈ, ਸਿੱਧਾਂ ਦੀਆਂ ਤਾਕਤਾਂ ਅਸੀਂ ਸਾਰੀਆਂ ਖੜਾਵ ਨੇ ਖੰਡਾ ਤੀਆਂ। ਜੈਸੇ ਹੈ ਬਟੇਰਾ ਤੇ ਇਹ ਪਾਛਾ ਬਾਜ ਛੋਰਾ, ਇਸ ਤਰ੍ਹਾਂ ਕਹਿੰਦੇ ਕੋਈ ਬਟੇਰਾ ਜਾਂ ਉੜਦਾ ਜਾਂਦਾ ਉਹਦੇ ਪਿੱਛੇ ਕੋਈ ਬਾਜ ਤਕੜਾ ਛੱਡ ਦੇ। ਤੈਸੇ ਤਰੇ ਸਭ ਕਰੇ ਰਹੀ ਉਪਰ ਸੁਹਾਇਕ, ਇਸ ਤਰ੍ਹਾਂ ਕਹਿੰਦੇ ਸਿੱਧਾ ਨਾਥਾਂ ਦੀਆਂ ਸਿੱਧੀਆਂ ਨੂੰ ਹੇਠਾਂ ਜਾਂ ਤਰ ਲਿਆ, ਮਹਾਰਾਜ ਦੀ ਜਿਹੜੀ ਖੜਾਮ ਹੈ ਸਾਰਿਆਂ ਦੇ ਉੱਪਰ ਸ਼ਾਰੀ ਪ੍ਰਭਾਵ ਪਾ ਰਹੀ ਹੈ। ਕਬਿਤ ਕਾਇਰ ਪੈਸੂਰ ਔਰ ਕੁਰੰਗ ਸਾਰ ਦੂਰ, ਜੈਸੇ ਡਰਪੋਕ ਦੇ ਸੂਰਵੀਰ ਕਹਿੰਦੇ ਹਾਵੀ ਹੁੰਦਾ ਹੈ ਜਿਹੜਾ ਹਰਨ ਉਹਦੇ ਵਿੱਚ ਸਾਰਦੂਲ ਜਿਸ ਤਰ੍ਹਾਂ ਹਾਵੀ ਹੁੰਦਾ ਝੱਟ ਉਹਨੂੰ ਮਾਰ ਦਿੰਦਾ ਹੁੰਦਾ। ਹੋਏ ਨਾਗਪੁਰ ਤਾਂ ਪੈ ਖਗਪਤ ਜਾਤ ਹੈ, ਬੜਾ ਕੋਈ ਕਾਲਾ ਨਾਗ ਹੋਵੇ ਉਹਦੇ ਉੱਪਰ ਜਿਵੇਂ ਖਰੜ ਜਾਂਦਾ ਨਾ ਗਰੜ ਜਾਂਦਾ ਝੱਟ ਮਾਰ ਦਿੰਦਾ ਮਾਰ ਦਿੰਦਾ ਹੈ। ਲੱਛ ਪਾਰ ਬਾਨ ਅਗਿਆਨ ਪੈ ਸੋ ਗਿਆਨ ਜੈ ਸੋ, ਨਿਸ਼ਾਨੇ ਉੱਪਰ ਤੀਰ ਜਾਂਦਾ ਹੁੰਦਾ ਅਗਿਆਨ ਦੇ ਹਨੇਰੇ ਉੱਪਰ ਜਿਵੇਂ ਗਿਆਨ ਪ੍ਰਭਾਵ ਪਾਉਂਦਾ ਹੈ। ਕਰੁਣਾ ਨਿਧਾਨ ਸੰਤ ਦੁਖੀ ਪੈ ਰਸਾਤ ਹੈ, ਕਿਰਪਾ ਦਾ ਖਜ਼ਾਨਾ ਵਾਹਿਗੁਰੂ ਜਿਹੜੇ ਸੰਤਾਂ ਨੂੰ ਦੁੱਖ ਦੇਣ ਵਾਲੇ ਉਹਨਾਂ ਉੱਪਰ ਗੁੱਸੇ ਹੋ ਕੇ ਟੁੱਟ ਕੇ ਪੈਂਦਾ। ਸੰਤ ਕਾਲੀਆ ਧਰਤ ਵਿਦਾਰੋ, ਸੰਤ ਕਾ ਨਿੰਦ ਆਕਾਸ਼ ਤੇ ਟਾਰੋ, ਪਾਪਨ ਕੈ ਪਾਪ ਜਾ ਪਾਪਨ ਪੈ ਨਾਮ ਜਾਪ ਦੁਆਤ ਪੈ ਭਗਤ ਜੈਸੇ, ਪਾਪਾਂ ਦੇ ਉੱਪਰ ਨਾਮ ਦਾ ਜਾਪ ਪੈਂਦਾ ਭਜਾ ਦਿੰਦਾ ਪਾਪਾਂ ਨੂੰ। ਇਸੇ ਤਰ੍ਹਾਂ ਦੁਆਤ ਪੈ ਭਗਤ ਜੈਸੇ, ਇਸ ਤਰ੍ਹਾਂ ਵਾਹਿਗੁਰੂ ਦੀ ਜਿਹੜੀ ਭਗਤੀ ਹੈ ਦਵੈਤ ਉੱਪਰ ਕਹਿੰਦੇ ਪੈਂਦੀ ਹੈ ਟੁੱਟ ਕੇ। ਅਜਾ ਕੇ ਨਿਕਟ ਬ੍ਰਿਕ ਜਾਤ ਨਾ ਡਰਾਤ ਹੈ, ਕਹਿੰਦੇ ਬੱਕਰੀਆਂ ਦੇ ਕੋਲ ਜਿਹੜਾ ਬਘਿਆੜ ਜਾਂਦਾ ਕਿਤੇ ਡਰਦਾ ਨਹੀਂ ਹੈ। ਮਹਾਰਾਜ ਦੀ ਜਿਹੜੀ ਤਾਕਤ ਜਾ ਰਹੀ ਹੈ ਸਿੱਧਾ ਨਾਥਾਂ ਦੀ ਤਾਕਤ ਉੱਪਰ ਕੋਈ ਨਹੀਂ ਡਰਦੀ ਹੈ। ਤੈਸੇ ਕੌ ਸੰਤਾਏ ਵਿੱਚ ਲਾਇਕ ਹੈ ਸ਼ਕਤ ਸਭ, ਇਸ ਤਰ੍ਹਾਂ ਮਹਾਰਾਜ ਦੀ ਖੜਾਮ ਚਰਨਾਂ ਦੀ ਗਈ ਹੈ ਸਾਰਿਆਂ ਦੀਆਂ ਸ਼ਕਤੀ ਨੂੰ ਕਿਧਰੇ ਖੜਾ ਪੜਾ ਦਿੱਤਾ ਹੈ। ਮਾਰ ਮਾਰ ਡਾਰੈ ਕੋ ਧੀਰ ਨਾ ਧਰਾਤ ਹੈ, ਮਾਰ ਮਾਰ ਕੇ ਹੇਠਾਂ ਸਿੱਟੀ ਜਾਂਦੀ ਹੈ ਕੋਈ ਧੀਰਜ ਨਹੀਂ ਧਰ ਰਿਹਾ ਹੈ। ਕਬਿਤ ਜਾਂ ਕੀ ਸ਼ਕਤ ਥੀ ਤਾਂ ਕਿ ਅੱਗ ਜਾਏ ਪਰੀ, ਸਿੱਧ ਦੀ ਕਹਿੰਦੇ ਸ਼ਕਤੀ ਤਾਕਤ ਸੀ ਉਹਦੇ ਕਹਿੰਦੇ ਅੱਗੇ ਜਾ ਪਈ ਹੈ ਜਾ ਡਿੱਗੀ ਹੈ। ਨੀਚੇ ਨੈਣ ਲੱਜਤ ਹੋਇ ਉੱਚੇ ਨਾ ਨਿਹਾਰੀਆ, ਜਿਹੜੇ ਸਿੱਧ ਨਾਥ ਨੇਤਰ ਜੇ ਨੀਵੇਂ ਕਰ ਰਹੇ ਸ਼ਰਮ ਦੇ ਮਾਰੇ ਤਾਂ ਨੀ ਉੱਚਾ ਕਰਕੇ ਵੇਖਦੇ। ਰਾਰ ਮੈਂ ਪਰਾਜੈ ਹੋਏ ਸੂਰ ਜਿਉਂ ਲਜਾਏ ਜਾਤ, ਜਿਵੇਂ ਲੜਾਈ ਵਿੱਚ ਕਹਿੰਦੇ ਹਾਰ ਹੋ ਜਾਏ, ਇਸ ਤਰ੍ਹਾਂ ਜਿਵੇਂ ਕਹਿੰਦੇ ਕੋਈ ਬਹੁਤ ਹੀ ਸ਼ਰਮਸ਼ਾਰ ਜਾ ਹੋ ਜਾਵੇ। ਭਏ ਮੁਖ ਤੂਸ਼ਣ ਨਾ ਬੈਨ ਕੋ ਉਚਾਰੀਆ, ਸਿੱਧ ਨਾਥ ਕਹਿੰਦੇ ਮੁਖੋ ਚੁੱਪ ਹੋ ਗਏ ਕੋਈ ਬਚਨ ਨਹੀਂ ਕਹਿੰਦਾ ਹੈ। ਗੋਪੀ ਚੰਦ ਪਰਥਰੀ ਮੰਗਲ ਤੇ ਆਦ ਜੇਤੇ, ਗੋਪੀ ਚੰਦ ਪਰਥਰੀ ਨਾਥ ਮੰਗਲ ਨਾਥ ਲੈ ਕੇ ਜਿੰਨੇ ਸੀ, ਹੀ ਮੈਂ ਹੁਲਾਸੇ ਹਸੈ ਦੇਵੈ ਕਾਰ ਤਾਰੀਆਂ, ਦੇ ਵਿੱਚ ਖੁਸ਼ ਹੋਏ ਤਾੜੀਆਂ ਦੇ ਦੇ ਕੇ ਮਾਰ ਮਾਰ ਕੇ ਹੱਸੇ ਇਹਨਾਂ ਨੂੰ। ਐਸੀ ਹੋਏ ਬਿਨ ਬਿਨ ਨਹੀਂ ਰਹਿਤ ਬਿਕਲ ਮਨ, ਇਸੇ ਮਨ ਦੇ ਵਿਆਕਲ ਲਾਣਾ ਇਸ ਤਰ੍ਹਾਂ ਦੀ ਹੋਈ ਬਿਨਾ ਨਹੀਂ ਇਹ ਰਹਿੰਦੇ ਸੀ, ਕਰਾਈ ਬਿਨਾ ਨਹੀਂ ਰਹਿੰਦੇ ਸੀ। ਜੈਸੀ ਬਿਦ ਜੋਗ ਹੁਤੇ ਤੈਸੇ ਹੀ ਦਿਖਾਈਆ, ਜਿਸ ਤਰ੍ਹਾਂ ਦੇ ਕਹਿੰਦੇ ਕਰਨ ਕਰਾਉਣ ਦੇ ਯੋਗ ਹੈ ਸੀ ਉਸ ਤਰ੍ਹਾਂ ਮਾਰਨ ਸ਼ਕਤੀ ਦਿਖਾ ਕੇ ਇਹਨਾਂ ਨੇ ਕਰ ਦਿੱਤੀ ਹੈ। ਜਿਸ ਤਰ੍ਹਾਂ ਦੀ ਇਹ ਕਰਾਉਣੀ ਚਾਹੁੰਦੇ ਸੀ ਨਾ ਉਹ ਜੀ ਕਹਿੰਦੇ ਕਰ ਦਿੱਤੀ ਮਹਾਰਾਜ ਨੇ। ਸਵਈਆ ਮੰਗਲ ਭਾਖਤ ਗੋਰਖ ਨਾਥ ਜੀ, ਉਸ ਵੇਲੇ ਮੰਗਲ ਨਾਥ ਕਹਿਣ ਲੱਗਾ ਹੇ ਗੋਰਖ ਨਾਥ ਜੀ, ਦੇਖਿਓ ਤਪਾ ਤੁਮ ਕੈਸੇ ਹੈ ਸੋ, ਗੁਰੂ ਨਾਨਕ ਸਾਹਿਬ ਤਪਾ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਦੇ ਆ ਮਹਾਨ, ਪਾਦ ਸੁਰਾਰ ਕਰੀ ਤੇ ਸੋ, ਉਹ ਗੁਰੂ ਨਾਨਕ ਦੇ ਨਾਲ ਜਿਨ੍ਹਾਂ ਨੇ ਕਹਿੰਦੇ ਇਸ ਤਰ੍ਹਾਂ ਲੜਾਈ ਝਗੜਾ ਕੀਤਾ ਹੈ, ਜਿਨ ਲੱਜਤ ਭੇਨਹਿ ਬੋਲਤ ਕੋ ਸੋ, ਜਿਨ ਜਿਨ੍ਹਾਂ ਨੇ ਲੱਜਤ ਭੇ ਨਹਿ ਬੋਲਤ ਕੋ। ਕਹਿੰਦੇ ਅੱਜ ਉਹ ਸ਼ਰਮਸ਼ਾਰ ਹੋ ਗਈ ਹੈ ਤੇ ਕੋਈ ਬੋਲਦਾ ਨਹੀਂ ਮਹਾਰਾਜ ਦੇ ਸਾਹਮਣੇ। ਆਪਣੇ ਮਾਨ ਮਫੂਲਤ ਕਾਇਰ। ਗੋਰਖ ਨਾਥ ਜੀ ਇੱਕ ਐ ਡਰਪੋਕ ਜੇ ਆਪਣੇ ਮਾਨ ਵਿੱਚ ਕਿਵੇਂ ਫੁੱਲਦੇ ਸੀ। ਜੋ ਲਗ ਸੂਰ ਨਾ ਸਾਮ ਹੈ ਹੋ। ਜਿੰਨਾ ਚਿਰ ਕਹਿੰਦੇ ਸਾਹਮਣੇ ਸੂਰਮਾ ਨਾ ਹੋਵੇ ਉਨਾ ਚਿਰ ਕੈ ਡਰਪੋਕ ਜਾ ਐਵੇਂ ਮਨ ਵਿੱਚ ਫੁੱਲਦਾ ਹੁੰਦਾ ਹੈ। ਤਾਰੇ ਪ੍ਰਕਾਸ਼ ਕਰੈ ਤਮ ਮੈਂ। ਇਸੇ ਤਰ੍ਹਾਂ ਬਹੁਤੇ ਸੰਘਣੇ ਹਨੇਰੇ ਪ੍ਰਕਾਸ਼ ਜਿਹੜੇ ਤਾਰੇ ਆ ਪ੍ਰਕਾਸ਼ ਕਰਦੇ ਹੁੰਦੇ। ਰਵ ਹੋਤ ਉਦੈ ਪੁਨ ਨਾ ਪ੍ਰਗਟੋ। ਜਦੋਂ ਸੂਰਜ ਚੜ ਜਗੇ ਫਿਰ ਕੋਈ ਤਾਰਾ ਨਹੀਂ ਪ੍ਰਗਟ, ਕੋਈ ਨਹੀਂ ਦਿਸਦਾ ਹੁੰਦਾ ਹੈ। ਕਰ ਸਵਈਆ ਗੋਰਖ ਬੈਨ ਭਨੇ ਸੁਣ ਕੇ। ਹਾਂ ਗੋਰਖ ਨਾਥ ਨੇ ਸੁਣ ਕੇ ਨਾ ਤੋ ਬਚਨ ਕਹੇ ਹਨ। ਤੁਮ ਭਾਖਤ ਸਤ ਥੇ ਕੂਰ ਨਰਾਈ। ਇਸ ਦੋ ਗੋਪੀ ਚੰਦ ਪ੍ਰਸ਼ਨ ਤੁਸੀਂ ਸੱਚ ਕਹਿੰਦੇ ਸੀ, ਰਾਈ ਜਿੰਨਾ ਝੂਠ ਨਹੀਂ ਹੈ। ਖਿੰਥੜਾ ਆਏ ਗੁਰੂ ਢਿੱਗ ਤਾਂ ਛਿਨ। ਉਸ ਸਮੇਂ ਜਿਹੜਾ ਖਿੰਥੜਾ ਨਾਮ ਦਾ ਸਿੱਧ ਹੈ ਗੁਰੂ ਮਹਾਰਾਜ ਦੇ ਕੋਲ ਆ ਗਿਆ। ਬੈਠ ਗਯੋ ਮੁਖ ਬਾਨੀ ਅਲਾਈ। ਬੈਠ ਕੇ ਮੁਖੋਂ ਇਸ ਤਰ੍ਹਾਂ ਖਿੰਥੜਾ ਨਾਥ ਨੇ ਬਚਨ ਕਹੇ। ਜੋਗ ਬਿਨਾ ਮਨ ਸ਼ੁੱਧ ਨ ਹੋਵਤ। ਮਹਾਰਾਜ ਜੋਗ ਕੀਤੇ ਤੋਂ ਬਗੈਰ ਮਨ ਸ਼ੁੱਧ ਪਵਿੱਤਰ ਨਹੀਂ ਹੁੰਦਾ। ਆਰਸੀ ਜੋਨ ਸ਼ਾਰ ਮਿਲਾਈ। ਇਸ ਤਰ੍ਹਾਂ ਕਹਿੰਦੇ ਸ਼ੀਸ਼ਾ ਸਵਾਹ ਮਲੇ ਬਿਨਾ ਸਵਾਹ ਮਾਂਜੇ ਬਿਨਾ ਨਹੀਂ ਸ਼ੁੱਧ ਹੁੰਦਾ, ਠੀਕ ਹੁੰਦਾ। ਸਾਧਨ ਕੀਨੋ ਹੈ ਕੌਣ ਸੁਜੋਗ। ਇਸ ਕਰਕੇ ਤੁਸੀਂ ਕਹਿੰਦੇ ਕਿਹੜਾ ਸਾਧਨ ਕੀਤਾ ਨਾ ਜੋਗ ਜੋਗ ਵਾਸਤੇ। ਭਲੀ ਬਿਧ ਸੋ ਮੁਝ ਦੇਹੋ ਬਤਾਈ। ਮੈਨੂੰ ਚੰਗੇ ਢੰਗ ਨਾਲ ਸਾਰਾ ਤੁਸੀਂ ਖੋਲ ਕੇ ਦੱਸ ਦਿਓ ਵੀ ਇਹ ਕਿਹੜਾ ਤੁਸੀਂ ਚੰਗੀ ਤਰ੍ਹਾਂ ਜੋਗ ਵਾਸਤੇ ਸਾਧਨ ਕੀਤਾ ਹੈ। ਜਿਵੇਂ ਖਿੰਦਰਾ ਸਿੱਧ ਦੇ ਤਾਈ ਗੁਰੂ ਮਹਾਰਾਜ ਨੇ ਜਿਹੜਾ ਭਗਤੀ ਯੋਗ ਹੈ ਇਹਦੇ ਸੰਬੰਧ ਵਿੱਚ ਖੋਲ ਖੋਲ ਕੇ ਦੱਸਿਆ ਸੀ ਵੀ ਤੁਹਾਡੇ ਵਾਂਗੂ ਅਸੀਂ ਰੇਸ਼ਕ ਪੂਰਕ ਨਹੀਂ ਕਰਦੇ, ਕਿਤੇ ਪ੍ਰਾਣ ਦੇ ਦਸਵੇਂ ਦੁਆਰ ਨੂੰ ਝਲਾ ਲਏ, ਕਿਤੇ ਟਿਕਾ ਲਏ, ਕਿਤੇ ਲਾ ਲਏ, ਅਤੇ ਬਾਕੀ ਆ ਝੋਲੀਆਂ ਝੋਲੀਆਂ ਜਿਹੀਆਂ ਸਵਾਸ ਅਸੀਂ ਨਹੀਂ ਮਿਲਦੇ। ਸਾਡਾ ਇਹ ਜਿਹੜਾ ਗੁਰਮਤਿ ਯੋਗ ਭਗਤੀ ਯੋਗ ਹੈ ਉਹ ਜਿਵੇਂ ਮਹਾਰਾਜ ਨੇ ਖੋਲ ਖੋਲ ਕੇ ਦੱਸਿਆ ਸੀ ਉਹ ਆਪਾਂ ਕੱਲ੍ਹ ਨੂੰ ਪੜ੍ਹ ਲਵਾਂਗੇ ਕਿਉਂਕਿ ਸਮਾਂ ਕਾਫੀ ਉੱਪਰ ਜਾ ਰਿਹਾ। ਇੱਥੇ ਸਮਾਪਤੀ ਹੈ ਜੀ। ਯੋਗ ਬਿਨਾ ਮਨ ਸ਼ੁੱਧ ਨ ਹੋਵਤ। ਆਰਸੀ ਜੋਨ ਹਸ਼ਾਰ ਮਿਲਾਈ। ਸਾਧਨ ਕੀਨੋ ਹੈ ਕੌਣ ਸੁਜੋਗ। ਭਲੀ ਬਿਧ ਸੋ ਮੁਝ ਦੇਹੋ ਬਤਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਚਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ ਠਾਕੁਰ।